Vande Ramdas Arjan Guru Var Sri Har Gobind Hari Rai Har Krishna Guru ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਰਬ ਵਿਆਪੀ ਨਿਤ ਨਯੋ ਸਤ ਚਿਤ ਆਨੰਦ ਰੂਪ ਮੈਂ ਪ੍ਰਗਟੋ ਸਦਾ ਜੋ ਚਰ ਅਚਰ ਅਨੂਪ ਸਰਬ ਵਿਆਪੀ ਨਿਤ ਨਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਚੌਰ ਛਤਰ ਤੱਕ ਦੇ ਮਾਲਕ ਜੋ ਅਟਲ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਮ ਸਤਿਕਾਰ ਸਹਿਤ ਗੁਰਸੰਗ ਗ੍ਰੰਥੀ ਸਾਹਿਬ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਜੋ ਜਪ ਬਾਣੀ ਉਚਾਰਨ ਹੋਈ ਹੋਈ ਹੈ, ਉਹਦਾ ਜਾਪ ਪਾਠ ਹੋਇਆ ਹੈ। ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਸੁੰਦਰ ਢੰਗ ਨਾਲ ਕੀਰਤਨ ਹੋਇਆ ਹੈ। ਜਿਹੜੇ ਕੋਈ ਮਾਈ ਭਾਈ ਗੁਰੂ ਕੇ ਦਰਬਾਰ ਸਮੇਂ ਇਸ ਸਮੇਂ ਅਨੁਸਾਰ ਕੀਰਤਨ ਵਿੱਚ ਹਾਜ਼ਰੀ ਭਰ ਰਹੇ ਸੀ ਜਾਂ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੇ ਸੀ, ਜਿੰਨਾ ਕੁ ਸਮਾਂ ਉਹਨਾਂ ਨੇ ਗੁਰੂ ਕੇ ਦਰਬਾਰ ਵਿੱਚ ਬੈਠ ਕੇ ਬਾਣੀ ਸੁਣੀ ਜਾਂ ਕੀਰਤਨ ਸੁਣਿਆ ਲਾਭ ਲਿਆ ਹੈ। ਕੀਰਤਨ ਤੋਂ ਉਪਰੰਤ ਘੰਟਾ ਦਾ ਸਮਾਂ ਜੋ ਗੁਰੂ ਕਾ ਇਤਿਹਾਸ ਪ੍ਰਾਰੰਭ ਕੀਤਾ ਹੈ, ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਜੋ ਕੁਝ ਮੰਗਲ ਕੀਤੇ ਹੈ ਉਹਨਾਂ ਨੂੰ ਆਪਾਂ ਮੁੜ ਤੋਂ ਲੜੀਵਾਰ ਦੇ ਵਿੱਚ ਹੀ ਪੜ੍ਹਨਾ ਸੁਣਨਾ ਵਿਚਾਰਨਾ ਸ਼ੁਰੂ ਕੀਤਾ ਹੈ। ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਜੋ ਇੱਕ ਕਵਿਤ ਲਿਖਿਆ ਹੈ, ਵਿਦਵਾਨਾਂ ਨੇ ਆਪੋ ਆਪਣੀ ਬੁੱਧ ਮੁਤਾਬਕ ਜਿਵੇਂ ਉਹਦੇ ਵੱਖਰੇ ਵੱਖਰੇ ਅਰਥ ਕੀਤੇ, ਕਿਉਂਕਿ ਗੁਰਬਾਣੀ ਵਿੱਚ ਵੀ ਐਸੇ ਕੋਈ ਸ਼ਬਦ ਆਏ ਹੈ ਉਹ ਜਦੋਂ ਅਸੀਂ ਉਹਨਾਂ ਨੂੰ ਵਿਚਾਰਦੇ ਹਾਂ ਉਹਨਾਂ ਲਫਜ਼ਾਂ ਦੇ ਵਿਦਵਾਨ ਅੱਡੋ ਅੱਡੀ ਅਰਥ ਮੈਨੇ ਕਰਦੇ ਨੇ, ਇਸ ਕਬੀਰ ਸਾਹਿਬ ਵੀ ਕਰਦੇ ਕਰਾਉਂਦੇ ਰਹੇ। ਉਸੇ ਸ਼ਬਦ ਵਿੱਚੋਂ ਹੀ ਜਿਹੋ ਜਿਹਾ ਕੋਈ ਅਧਿਕਾਰੀ ਆ ਗਿਆ, ਸੋਝੀ ਸਮਝ ਵਾਲਾ ਹੋ ਗਿਆ ਉਹਨੂੰ, ਉਹ ਆਪ ਜੀ ਨੇ ਉਪਦੇਸ਼ ਦੇ ਦਿੱਤਾ, ਸਿੱਖਿਆ ਦੇ ਦਿੱਤੀ। ਵਿਆਸਤਾ ਰਾਗ ਵਿੱਚ ਇੱਕ ਸ਼ਬਦ ਆਉਂਦਾ, ਪੀਰ ਰਬਾਬੀ ਬਲਦ ਪਖਾਵਜ ਕੁਆ ਤਾਲ ਵਜਾਵੈ ਪਹਿਰ ਚੋਲਨਾ ਗਧਾ ਨਾਚੈ ਭੈਂਸਾ ਭਗਤ ਕਰਾਵੈ ਰਾਜਾ ਰਾਮ ਕਕਰੀਆ ਬਰੇ ਪਕਾਏ ਕਿਨੇ ਬੂਝਨ ਹਾਰਾ ਖਾਏ ਬੈਠ ਸਿੰਘ ਕਰ ਪਾਨ ਲਗਾਵੈ ਘੀਠ ਗਲੋਰੇ ਲਿਆਵੈ ਘਰ ਘਰ ਮੁਸਰੀ ਮੰਗਲ ਗਾਵੈ ਪਕਸ਼ੂਆ ਸੰਖ ਬਜਾਵੈ ਬੰਸ ਕੋ ਪੂਤ ਵਿਆਹਨ ਚਲਿਆ ਸੋਇਨੇ ਮੰਡਪ ਜਾਏ ਰੂਪ ਕੰਨਿਆ ਸੁੰਦਰ ਵੇਦੀ ਸਸਾ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋਰੇ ਸੰਤੋ ਕੀਟੀ ਪਰਵਤ ਖਾਇਆ ਕਛੂਆ ਕਹੇ ਅਹੰਕਾਰ ਪੇ ਲੋਰੋਂ ਲੋਕੀ ਸ਼ਬਦ ਸੁਣਾਇਆ। ਇਹ ਹੁਣ ਸ਼ਬਦ ਦੇ ਅਰਥ ਪੰਜ ਛੇ ਨੇ, ਤਿੰਨ ਤਾਂ ਬਹੁਤ ਸੋਹਣੇ ਹੈ, ਇੱਕ ਤਾਂ ਹਾਸ ਵਿਲਾਸ ਵਾਲਾ ਹੀ ਹੈ ਵੀ ਕਬੀਰ ਸਾਹਿਬ ਜੀ ਦੇ ਕੋਲ ਭੋਲਾ ਪਾਲਾ ਜਾਂ ਕੋਈ ਜ਼ਿਮੀਦਾਰ ਆ ਗਿਆ, ਮੱਥਾ ਟੇਕ ਕੇ ਕਹਿਣ ਲੱਗਿਆ ਮਹਾਰਾਜ ਕੋਈ ਬਚਨ ਸੁਣਾਓ, ਸੋਹਣੇ ਬਚਨ ਸੁਣਾਓ। ਉਸ ਵੇਲੇ ਉਹ ਭੋਲਾ ਪਾਲਾ ਜਾਣ ਕੇ ਕਹਿਣ ਲੱਗੇ ਵੀ ਜ਼ਿਮੀਦਾਰ, ਅਸੀਂ ਇੱਕ ਵਿਆਹ ਵਿੱਚ ਗਏ ਸੀ, ਵਿਆਹ ਚਰਜ ਤਰ੍ਹਾਂ ਦਾ ਹੀ ਵੇਖਿਆ, ਕਹਿੰਦੇ ਮਹਾਰਾਜ ਕਿਹੋ ਜਿਹਾ ਵੇਖਿਆ ਮੈਨੂੰ ਸੁਣਾਓ। ਕਹਿੰਦੇ ਫਿਰ ਰਬਾਬੀ, ਕਹਿੰਦੇ ਜਿਹੜਾ ਹਾਥੀ ਸੀ ਨਾ ਉਹ ਕਹਿੰਦੇ ਰਬਾਬੀ ਬਣਿਆ ਸੀ, ਰਬਾਬ ਫੜ ਕੇ ਵਜਾਉਂਦਾ ਸੀ, ਇਸੇ ਤਰ੍ਹਾਂ ਬਲਦ ਜਿਹੜਾ ਸੀ ਉਹ ਪਖਾਵ ਜੀ ਕਹਿੰਦੇ ਜੋੜੀ ਵਜਾਉਂਦਾ ਸੀ, ਸਿੰਘ ਮਾਰ ਮਾਰ ਕੇ ਦੋ ਮੂਹਰੇ ਮੂਹਰੇ ਕਹਿੰਦੇ ਤਬਲਾ ਵਜਾਉਂਦਾ ਸੀ ਬਲਦ ਅਤੇ ਰਬਾਬ ਵਜਾਉਂਦਾ ਸੀ ਹਾਥੀ। ਫਿਰ ਕਹਿੰਦੇ ਵੀ ਬਾ ਜੀ ਬਾ, ਅੱਗੇ ਮਹਾਰਾਜ ਦੱਸੋ ਕੁਆ ਤਾਲ ਵਜਾਵੈ, ਜਿਹੜਾ ਕਾਂ ਹੈ ਕਹਿੰਦੇ ਉਹ ਆਪਣੇ ਪੈਰਾਂ ਵਿੱਚ ਲੈ ਕੇ ਨਾ ਅਤੇ ਕਹਿੰਦੇ ਛੈਣੇ ਖੜਕਾਉਂਦਾ ਸੀ, ਕੜਤਾਲਾਂ ਵਜਾਉਂਦਾ ਸੀ ਕਾਂ, ਅਤੇ ਪੈਰ ਚੋਲਣਾ ਗਧਾ ਨਾਚੈ। ਇਸ ਤਰ੍ਹਾਂ ਜਦੋਂ ਬਰਾਤ ਚੜ੍ਹੀ ਉਹਦੇ ਅੱਗੇ ਵੱਡਾ ਸਾਰਾ ਗਿੱਟਿਆਂ ਤੱਕ ਚੋਲਾ ਪਹਿਨ ਕੇ ਕਹਿੰਦੇ ਗਧਾ ਨੱਚਦਾ ਸੀ, ਭੈਂਸਾ ਭਗਤ ਕਰਾਵੇ, ਜਿਹੜਾ ਝੂਠਾ ਹੈ ਉਹ ਕਹਿੰਦੇ ਸਾਰਿਆਂ ਦੀ ਆਗਤ ਪਾਗਤ ਕਰਦਾ ਸੀ, ਜੀ ਆਇਆ ਕਹਿੰਦਾ ਸੀ। ਫਿਰ ਮਹਾਰਾਜ ਅੱਗੇ ਕਹਿੰਦੇ ਰਾਜਾ ਰਾਮ ਕਕਰੀਆ ਬਰੇ ਪਕਾਏ, ਜਦੋਂ ਕਹਿੰਦੇ ਬਰਾਤ ਢੁੱਕੀ ਨਾ ਉਹ ਬਰਾਤ ਵਾਲਿਆਂ ਦੇ ਘਰ ਜਿੱਥੇ ਲੜਕੀ ਦੇ ਨਾਲ ਸ਼ਾਦੀ ਹੋਣੀ ਸੀ, ਉਹ ਕਹਿੰਦੇ ਰਾਜਾ ਰਾਮ ਦਾ ਇੱਕ ਹਲਵਾਈ ਸੀ, ਉਹਨੇ ਕਹਿੰਦੇ ਬਰਫ਼ ਦੇ ਬੜੇ ਪਕਾਏ, ਕਹਿੰਦਾ ਬੂਝਣ ਹਾਰਾ ਖਾਏ, ਕਿਸੇ ਸਮਝ ਵਾਲੇ ਨੇ ਸੋਝੀ ਵਾਲੇ ਨੇ ਕਹਿੰਦੇ ਉਹ ਬਰਫ਼ ਦੇ ਬੜੇ ਛਕੇ, ਜਿਹੜੇ ਸਮਝ ਵਾਲੇ ਨਹੀਂ ਸੀ ਨਹੀਂ ਵੀ ਮੂਰਖ ਸੀ ਉਹਨਾਂ ਨੂੰ ਉਹਨਾਂ ਨੇ ਨਹੀਂ ਛਕੇ ਉਹ ਬੜੇ ਬਰਫ਼ ਦੇ। ਕਹਿੰਦੇ ਹੋਰ ਮਹਾਰਾਜ, ਕਹਿੰਦੇ ਹੋਰ ਕੀ ਦੱਸੀਏ, ਬੈਠ ਸਿੰਘ ਘਰ ਪਾਉਣ ਲਗਾਵੇ, ਜਦੋਂ ਬਰਾਤ ਇਹ ਬੜੇ ਖਾ ਰਹੀ ਸੀ ਬਣਿਆ ਖਾਣ ਤੋਂ ਬਾਅਦ, ਕਹਿੰਦੇ ਸ਼ੇਰ ਜਿਹੜਾ ਬੈਠ ਕੇ ਨਾ ਉਹ ਜੰਝ ਬਰਾਤ ਵਾਲੇ ਦੇ ਲੜਕੀ ਵਾਲੇ ਦੇ ਘਰ ਦੇ ਵਿੱਚ ਬੈਠ ਕੇ ਕਹਿੰਦੇ ਪਾਨਾਂ ਦੇ ਪੀੜੇ ਲਗਾਉਂਦਾ ਸੀ, ਪਾਨਾਂ ਦੇ ਪੀੜੇ ਕਹਿੰਦੇ ਬਰਾਤੀਆਂ ਨੂੰ ਦਿੰਦਾ ਸੀ ਵੀ ਆ ਖਾ ਕੇ ਉਦੋਂ ਬਾਅਦ ਲਾਓ ਹਜ਼ਮ ਹੋ ਜਾਏ ਸਭ ਕੁਛ, ਅਤੇ ਕੇਸ ਕਲੋਰੇ ਲਿਆ ਵੈ। ਇਸੇ ਤਰ੍ਹਾਂ ਜਿਹੜੇ ਬੈਠ ਸਿੰਘ ਕਰਪਾਨ ਗਲਾ ਵੈ ਕੀਸ ਗਲੋਰੇ ਲਿਆ ਵੈ, ਜਿਹੜੀ ਕੀਸ ਹੈ ਉਹ ਚਕਚੂੰਦਰ ਹੈ। ਉਹ ਕਹਿੰਦੇ ਕਿ ਜਿਹੜੀ ਪਾਨਾਂ ਦੇ ਬੀੜੇ ਲਿਆ ਲੈ ਦਿੰਦੀ ਸੀ, ਸ਼ੇਰ ਤਾਂ ਪਾਨਾਂ ਦੇ ਬੀੜੇ ਤਿਆਰ ਕਰਕੇ ਰੱਖਦਾ ਸੀ, ਚਕਚੂੰਦਰ ਕਹਿੰਦੇ ਲਿਆ ਲਿਆ ਕੇ ਬਰਾਤੀਆਂ ਨੂੰ ਉਹ ਪਾਨਾਂ ਦੇ ਬੀੜੇ ਦਿੰਦੇ ਸੀ। ਘਰ ਘਰ ਮੁਸਰੀ ਮੰਗਲ ਗਾਵੇ, ਘਰਾਂ ਘਰਾਂ ਦੀਆਂ ਜਿਹੜੀਆਂ ਆਂਢ ਗੁਆਂਢ ਦੀਆਂ ਕਹਿੰਦੇ ਮਾਈਆਂ ਦੇ ਖਾਂ ਇਕੱਠੀਆਂ ਕਹਿੰਦੇ ਚੂਹੀਆਂ ਹੋ ਕੇ ਕਹਿੰਦੇ ਮੰਗਲ ਗਾਉਂਦੀਆਂ ਸੀ, ਗੀਤ ਗਾਉਂਦੀਆਂ ਸੀ। ਅਤੇ ਕਛੂਆ ਸੰਖ ਜਿਹੜਾ ਕਹਿੰਦੇ ਜਿਹੜਾ ਕੱਛੂ ਕੁੰਮਾ ਹੈ ਉਹ ਕਹਿੰਦੇ ਉੱਚੀ ਉੱਚੀ ਸੰਖ ਵਜਾਉਂਦਾ ਸੀ। ਫਿਰ ਕਹਿੰਦੇ ਵੀ ਹੋਰ ਦੱਸੋ ਵੀ ਵੰਸ਼ ਕੋ ਪੂਰਬੀਆਂ ਹਨ ਚੱਲਿਆ ਇਸ ਤਰ੍ਹਾਂ। ਕਹਿੰਦੇ ਜਿਹੜਾ ਬੰਝਿਆ ਦਾ ਪੁੱਤ ਹੈ ਜਿਹਨੂੰ ਕਿਤੇ ਪੁੱਤ ਜੰਮਦਾ ਹੀ ਉਹਨੂੰ ਬੰਝਿਆ ਦਾ ਪੁੱਤ ਕਹਿੰਦੇ। ਕਹਿੰਦੇ ਜਿਹੜਾ ਬੰਝਿਆ ਦਾ ਪੁੱਤ ਹੈ ਕਹਿੰਦੇ ਉਹ ਵਿਆਹਣ ਚੱਲਿਆ, ਕਹਿੰਦੇ ਰਾਤ ਲੈ ਕੇ ਸੋਨੇ ਮੰਡ ਪਛਾਏ ਅੱਗੇ, ਕਹਿੰਦੇ ਲੜਕੀ ਵਾਲੇ ਨੇ ਸੋਨੇ ਦੇ ਕਹਿੰਦੇ ਮੰਡਵੇ ਛਾਏ ਦੇ, ਸੋਨੇ ਦੀਆਂ ਕਨਾਤਾਂ, ਸੋਨੇ ਦੇ ਤੰਬੂ, ਇਹ ਟੈਂਟ ਸਾਰਾ ਸੋਨੇ ਦਾ ਲਾਇਆ। ਰੂਪ ਕੰਨਿਆ ਸੁੰਦਰ ਵੇਦੀ, ਜਿਹੜੀ ਕਹਿੰਦੇ ਲੜਕੀ ਸੀ ਉਹ ਤਾਂ ਬੜੀ ਸੁੰਦਰ ਸੋਹਣੀ ਹੈ, ਰੂਪ ਨਾਲ ਮਿਲੀ ਹੋਈ ਸੀ। ਸਸਾ ਸਿੰਘ ਗੁਣ ਗਾਏ, ਕਹਿੰਦੇ ਪੰਡਤ ਦੇ ਥਾਂ ਇਹ ਕਹਿੰਦੇ ਸ਼ੇਰ ਆ ਗਿਆ, ਦੂਜੇ ਪਾਸੇ ਕਹਿੰਦੇ ਸਹਾ ਆ ਗਿਆ, ਦੋਹਾਂ ਨੇ ਕਹਿੰਦੇ ਫਿਰ ਕਹਿੰਦੇ ਗੁਣ ਗਾਏ। ਉਹਨਾਂ ਦਾ ਗੋਤਰਾਚਾਰਜ ਵੀ ਪੜਿਆ ਅਤੇ ਬਾਕੀ ਵੀ ਫੇਰੇ ਪੂਰੇ ਜੇ ਕਹਿੰਦੇ ਸ਼ੇਰ ਅਤੇ ਸਹੇ ਨੇ ਦੁਆਏ। ਕਹਿੰਦੇ ਫੇਰ ਜੀ ਕਹਿੰਦੇ ਆਉਂ ਫੇਰੇ ਪੂਰੇ ਕਰਾ ਕੇ ਵਿਆਹ ਕਰਾ ਕੇ ਜਦੋਂ ਬਰਾਤ ਤੁਰੀ ਕਹਿੰਦੇ ਉਸ ਵੇਲੇ ਫੇਰ ਕੀ ਬਰਾਤ ਦੇ ਆਉਂਦਿਆਂ ਕਹਿੰਦੇ ਕੋਈ ਰੁਕਾਵਟਾਂ ਖੜਾ ਹੋਇਆ। ਕਹਿੰਦੇ ਜਿਸ ਰਸਤੇ ਬਰਾਬਰ ਵਾਪਸ ਆ ਰਹੀ ਸੀ ਉਸ ਰਸਤੇ ਵਿੱਚ ਬਹੁਤ ਵੱਡਾ ਇੱਕ ਪਹਾੜ ਡਿੱਗ ਪਿਆ, ਜਿਵੇਂ ਅਸੀਂ ਕੁੰਡ ਨੂੰ ਜਾਈਏ ਪਹਾੜ ਡਿੱਗ ਪੈਂਦੇ ਹੈ ਨਾ। ਕਬੀਰ ਸਾਹਿਬ ਜੀ ਕਹਿੰਦੇ ਉਹ ਸੰਤੋ ਤੁਸੀਂ ਵੀ ਸੁਣ ਲਓ, ਜ਼ਿਮੀਂਦਾਰ ਨੂੰ ਕਹਿੰਦੇ ਤੂੰ ਵੀ ਸੁਣ ਲਾ ਭੋਲਿਆ ਪਾਲਿਆ, ਜਦੋਂ ਪਹਾੜ ਡਿੱਗ ਪਿਆ ਨਾ ਰਸਤੇ ਵਿੱਚ ਕੀਟੀ ਪਰਬਤ ਖਾਇਆ, ਕਹਿੰਦੇ ਕੀੜੀ ਆ ਗਈ। ਉਹ ਕਹਿੰਦੇ ਮੈਂ ਬਹੁਤ ਭੁੱਖੀ ਹਾਂ, ਕਹਿੰਦੇ ਉਹ ਪਹਾੜ ਨੂੰ ਚੁੱਕ ਕੇ ਸਾਰਾ ਕੀੜੀ ਨੇ ਖਾ ਲਿਆ। ਕਿਉਂ ਕਹਿੰਦੇ ਜਦੋਂ ਪਹਾੜ ਕੀੜੀ ਨੇ ਖਾ ਲਿਆ ਰਸਤਾ ਸਾਫ਼ ਹੋ ਗਿਆ, ਅੱਗੇ ਬਰਾਤ ਤੁਰ ਪਈ। ਫਿਰ ਵੀ ਜ਼ਿਮੀਂਦਾਰ ਕਹਿੰਦੇ ਜੰਗਲ ਨੂੰ ਅੱਗੇ ਅੱਗ ਲੱਗ ਪਈ, ਜਦੋਂ ਭਾਂਬਣ ਨਿਕਲੇ ਬਰਾਤ ਡਰੀ ਵੀ ਹੁਣ ਬਹੁਤ ਔਖਾ ਹੋਊਗਾ। ਕਹਿੰਦੇ ਫਿਰ ਕੱਛੂ ਹੋਣੀ ਆ ਗਏ, ਉਹ ਕਹਿੰਦੇ ਕੋਈ ਫੇਰ ਕਰਨ ਦੀ ਤਾਂ ਮੈਂ ਤਾਂ ਕਹਿੰਦੇ ਅੰਗਾਰਾਂ ਦਾ ਭੁੱਖਾ ਹੈ, ਮੈਂ ਹੁਣੇ ਜਿਹੜੇ ਅੱਗਦੇ ਹਾਂ ਯਾਰ ਕਹਿੰਦੇ ਛਕ ਲੈਂਦਾ ਅੱਗ ਬੁਝਾ ਦਿੰਦਾ। ਕਛੂਆ ਪਏ ਅੰਗਾਰ ਪੇਲੋਰੋਂ, ਕੱਛੂ ਕਹਿੰਦਾ ਮੈਂ ਤਾਂ ਬਰਾਤੀ ਹੋ, ਤੁਸੀਂ ਤਾਂ ਖਾਏ ਗਏ ਨਾ ਬਰਫ਼ ਦੇ ਬੜੇ ਬੁੜੇ, ਪਾਨਾਂ ਦੇ ਬੀੜੇ ਵੀ ਲਾਏ ਆ, ਮੈਂ ਤਾਂ ਭੁੱਖਾ ਹੈ। ਮੈਂ ਕਹਿੰਦੇ ਆ ਜਿਹੜੇ ਅੱਗ ਦੇ ਅੰਗਿਆਰ ਆ ਇਹ ਖਾਣਾ ਚਾਹੁੰਦਾ ਹੈ, ਤੁਸੀਂ ਖੜੋ ਅਤੇ ਮੈਂ ਖਾ ਜਾਂਦਾ ਬਸ ਅੱਗ ਬੁਝੂ, ਅੰਗਿਆਰਾਂ ਨਾਲ ਹੀ ਬਲਦੀ ਹੁੰਦੀ। ਕਹਿੰਦੇ ਇਸ ਤਰ੍ਹਾਂ ਕਹਿੰਦੇ ਜ਼ਿਮੀਂਦਾਰਾਂ ਜਿਹੜੇ ਅੱਗ ਦੇ ਅੰਗਿਆਰ ਸੀ ਨਾ ਪਖਰੇ, ਉਹਨਾਂ ਨੂੰ ਕੱਛੂ ਨੇ ਖਾ ਲਿਆ। ਬਸ ਫਿਰ ਜੰਜ ਅੱਗੇ ਤੁਰ ਪਈ, ਅੱਗੇ ਕਹਿੰਦੇ ਸੰਘਣਾ ਜੰਗਲ ਆ ਗਿਆ, ਫਿਰ ਕਹਿੰਦੇ ਸ਼ੇਰ ਹੋਣੀ ਭਵਕੇ ਉਹ ਆ ਖੜੇ। ਉਹਨਾਂ ਤੋਂ ਬਰਾਤ ਜਾਣ ਲੱਗੀ ਵੀ ਅੱਗ ਤੋਂ ਵੀ ਬਚ ਗਏ, ਪਾਠ ਤੋਂ ਵੀ ਪਾਰ ਲੰਘ ਗਏ, ਆ ਵੀ ਹੁਣ ਸ਼ੇਰ ਮਾਰੂ ਇਹਨੇ ਨਹੀਂ ਛੱਡਣਾ। ਕਹਿੰਦੇ ਫਿਰ ਬਈ ਜ਼ਿਮੀਂਦਾਰਾ ਇੱਕ ਲੋਕੀ ਆ ਗਈ, ਕੁੱਤੜੀ ਆ ਗਈ, ਇੱਕ ਮੱਛਰ ਤੋਂ ਛੋਟਾ ਜਿਹਾ ਜੀਵ ਹੁੰਦਾ, ਉਹਨੂੰ ਲੋਕ ਵੀ ਕਹਿੰਦੇ ਆ, ਕੁੱਤੜੀ ਵੀ ਕਹਿੰਦੇ ਆ. ਤੁਸੀਂ ਜਿਹਨੂੰ ਅਸੀਂ ਮਛਰੀ ਜੀ ਕਹਿ ਦਿੰਦੇ, ਇਹਦੇ ਨਾਲ ਬਰੀਕ ਜਿਹਾ ਹੁੰਦਾ, ਬਹੁਤ ਤੰਗੀ ਕਰਦੀ ਹੁੰਦੀ ਹੈ. ਇਸ ਤਰ੍ਹਾਂ ਕਹਿੰਦੇ ਉਹ ਜਿਹੜੀ ਲੁਕੀ ਹੈ, ਉਹਨੇ ਫਿਰ ਉੱਚੀ ਦੇ ਕੇ ਕਹਿੰਦੇ ਸ਼ਬਦ ਸੁਣਾ, ਉੱਚੀ ਦੇ ਕੇ ਕਹਿੰਦੇ ਐਸੀ ਆਵਾਜ਼ ਕੱਢੀ, ਜਿਹਨੂੰ ਕਹਿੰਦੇ ਸ਼ੇਰ ਹੋਣੀ ਦੇ ਕੇ ਡਰ ਗਏ, ਭੱਜ ਗਏ. ਕਹਿੰਦੇ ਵਾਹ ਜੀ ਵਾਹ, ਤਾਂ ਬੜਾ ਚੱਲ ਜੀ, ਤੁਸੀਂ ਬਰਾਤ ਦੀ ਗੱਲ ਸੁਣਾਈ, ਇਹੋ ਜਿਹੀ ਤਾਂ ਕਿਤੇ ਸੁਣੀ ਨਹੀਂ ਹੈ. ਕਹਿੰਦੇ ਇਸ ਕਰਕੇ ਤੂੰ ਕਹਿੰਦਾ ਸੀ ਵੀ ਕੋਈ ਬਚਨ ਸੁਣਾਓ, ਤੈਨੂੰ ਸੁਣਾਇਆ ਵੀ ਉਹ ਬਰਾਤ ਵਿੱਚ ਗਏ ਸੀ, ਆਹ ਕੁਛ ਦੇਖਿਆ ਉੱਥੇ ਨਵੇਂ ਤਰ੍ਹਾਂ ਦਾ. ਜਿਮੀਦਾਰ ਖੁਸ਼ ਹੋ ਕੇ ਬਈ ਕਬੀਰ ਸਾਹਿਬ ਤਾਂ ਬੜੇ ਤਕੜੇ ਵਿਦਵਾਨ ਹੈ, ਬੜੀਆਂ ਵਧੀਆ ਸਾਖੀਆਂ ਸੁਣਾਉਂਦੇ ਹੈ, ਅੱਜ ਵੀ ਮੈਂ ਸੁਣ ਕੇ ਹੈ, ਨਵੀਂ ਗੱਲ ਸੁਣਾਈ ਉਹਨਾਂ ਨੇ, ਕਿਤੇ ਜ਼ਿੰਦਗੀ 'ਚ ਵੀ ਸੁਣੀ ਨਹੀਂ. ਅਤੇ ਉਹਦੇ ਜਾਣ ਤੋਂ ਬਾਅਦ ਫਿਰ ਕੋਈ ਜਗਿਆਸੂ ਆ ਗਿਆ, ਜਿਹੜਾ ਮੁਕਤੀ ਦੀ ਇੱਛਾ ਵਾਲਾ ਸਿਆਣਾ ਸੂਝ ਵਾਲਾ ਆ ਗਿਆ. ਉਹ ਕਹਿੰਦਾ ਮਹਾਰਾਜ ਸੁਣਾਓ ਕੋਈ ਬਚਨ. ਕਹਿੰਦੇ ਵੀ ਕਿਹੜਾ ਸੁਣਾਈਏ? ਕਹਿੰਦੇ ਜੀ ਤੁਸੀਂ ਆਪਣੇ ਮਨ ਦੇ ਸੰਬੰਧ ਵਿੱਚ ਹੀ ਸੁਣਾਓ, ਇਹ ਤੁਹਾਡੀ ਮਨ ਦੀ ਪਹਿਲਾਂ ਹਾਲਤ ਕਿਹੋ ਜਿਹੀ ਸੀ, ਹੁਣ ਕਿਹੋ ਜਿਹੀ ਹੈ? ਕਿ ਹੁਣ ਭਗਤੀ ਕਰ ਲਈਏ ਤੁਸੀਂ, ਅਤੇ ਮਨ ਦੀ ਹਾਲਤ ਤਾਂ ਹੁਣ ਬਦਲੀ ਗਈ ਹੋਊਗੀ. ਕਹਿੰਦੇ ਵੀ ਹਾਂ, ਭਗਤੀ ਕਰਦਿਆਂ ਕਰਦਿਆਂ ਮਨ ਦੀ ਜਿਹੜੀ ਹਾਲਤ ਹੈ ਉਹ ਬਹੁਤ ਬਦਲ ਗਈ, ਬਹੁਤ ਤਬਦੀਲੀ ਆ ਗਈ. ਕਹਿੰਦੇ ਫਿਰ ਮਹਾਰਾਜ ਦੱਸੋ, ਅਤੇ ਉਸੇ ਸ਼ਬਦ ਰਾਹੀਂ ਫਿਰ ਉਹਨੂੰ ਲੱਗ ਗਏ ਸਮਝਾਉਣ. ਕਹਿੰਦੇ ਫੀਰ ਰਬਾਬੀ, ਵੀ ਜਿਹੜਾ ਪਹਿਲਾਂ ਫਾਤਸੀ ਵਰਗਾ ਮਨ ਅਮੋੜ ਸੀ ਨਾ, ਹੁਣ ਕਹਿੰਦੇ ਬਦਲ ਗਿਆ ਹੈ, ਹੁਣ ਮਨ ਅਮੋੜ ਨਹੀਂ ਰਿਹਾ ਹੈ, ਆਕੀ ਨਹੀਂ ਰਿਹਾ ਹੈ, ਹੁਣ ਤਾਂ ਰਬਾਬੀ ਬਣ ਗਿਆ, ਪਰਮੇਸ਼ੁਰ ਦਾ ਕੀਰਤਨ ਕਰਨ ਵਾਲਾ, ਰਬਾਬ ਵਜਾਉਣ ਵਾਲਾ, ਜਸ ਕਰਨ ਵਾਲਾ ਬਣ ਗਿਆ. ਜਿਹੜਾ ਹਾਥੀ ਵਰਗਾ ਮਨ ਅਮੋੜ ਸੀ ਉਹ ਰਬਾਬੀ ਬਣ ਗਿਆ, ਪਰਮੇਸ਼ੁਰ ਦਾ ਕੀਰਤਨੀਆ ਬਣ ਗਿਆ, ਅਤੇ ਜਿਹੜਾ ਬਲਦ ਵਰਗਾ ਮਨ ਆਲਸੀ ਸੀ ਉਹ ਕਹਿੰਦੇ ਪਰਮੇਸ਼ੁਰ ਦੀ ਭਗਤੀ ਰੂਪੀ ਜਿਹੜੀ ਜੋੜੀ ਹੈ ਉਹਨੂੰ ਬਚਾਉਣਾ. ਬਲਦ ਪਖਾਵਾ ਜਿਹਾ ਜਿਹੜਾ ਆਲਸੀ ਮਨ ਸੀ ਨਾ, ਦਲਿਦਰੀ ਸੀ, ਉਹ ਹੁਣ ਜੋੜੀ ਵਜਾਉਂਦਾ, ਤੜਕੇ ਉੱਠ ਕੇ ਮਨ ਭਗਤੀ ਰੂਪੀ ਜੋੜੀ ਵਜਾਉਂਦਾ, ਭਗਤੀ ਕਰਦਾ ਹੈ. ਇਸੇ ਤਰ੍ਹਾਂ ਕਊਆ ਤਾਲ ਬੂਜਾ, ਜਿਹੜਾ ਕਾਂ ਵਰਗਾ ਕਾਕਾ ਕਾਲਾ ਮਨ ਸੀ ਨਾ, ਪਾਪਾਂ ਕਰਕੇ ਕਾਲਾ ਹੋਇਆ, ਅਤੇ ਉਹ ਕਹਿੰਦੇ ਹੁਣ ਛੈਣੇ ਖੜਕਾਉਂਦਾ, ਵਾਹਿਗੁਰੂ ਦੇ ਗੁਣ ਗਾਉਂਦਾ ਤਰ੍ਹਾਂ ਤਰ੍ਹਾਂ ਦੇ. ਪਹਿਰ ਚੋਲਣਾ ਗਧਾ ਨਾਚੈ, ਗਧੇ ਵਰਗਾ ਜਿਹੜਾ ਮਨ ਕਾਮੀ ਸੀ ਨਾ, ਉਹ ਪਰਮੇਸ਼ੁਰ ਦਾ ਕਹਿੰਦੇ ਜਸ ਰੂਪੀ ਚੋਲਾ ਪਹਿਨ ਕੇ ਉਹਦਾ ਨਿਰਣਾ ਕਰਨ ਰੂਪੀ ਨਾਚ ਕਰਦਾ. ਇਸ ਤਰ੍ਹਾਂ ਪੈਸਾ ਭਗਤ ਕਰਾਵੇ, ਜਿਹੜਾ ਝੂਟੇ ਵਰਗਾ ਮਨ ਸੀ ਨਾ, ਉਹ ਹੁਣ ਪਰਮੇਸ਼ੁਰ ਦੀ ਭਗਤੀ ਕਰਦਾ ਹੈ. ਇਸ ਤਰ੍ਹਾਂ ਕਬੀਰ ਸਾਹਿਬ ਜੀ ਨੇ ਜਗਿਆਸੂ ਨੂੰ ਆਪਣੇ ਮਨ ਦੀ ਹਾਲਤ ਦੱਸਦੀ ਵੀ ਭਗਤੀ ਕਰਦਿਆਂ ਕਰਦਿਆਂ ਇਉਂ ਮਨ ਬਦਲ ਗਿਆ, ਇਹੋ ਜਿਹਾ ਬਣ ਗਿਆ, ਪਹਿਲਾਂ ਇਹੋ ਜਿਹਾ ਸੀ. ਭਾਵ ਹੈ ਵੀ ਜੇ ਤੂੰ ਵੀ ਭਗਤੀ ਕਰੇਗਾ ਤੇਰੇ ਮਨ ਦੀ ਹਾਲਤ ਦਸ਼ਾ ਵੀ ਐਸੀ ਹੋ ਜਾਏਗੀ ਪ੍ਰੇਮੀਆਂ ਜਗਿਆਸੂਗਾ. ਉਹ ਸੁਣ ਕੇ ਸੱਤ ਵਜਨ ਕਹਿ ਕੇ ਚਲੇ ਆ ਗਿਆ, ਅਤੇ ਤੀਜਾ ਆ ਗਿਆ ਕਬੀਰ ਸਾਹਿਬ ਕੋਲ. ਕਹਿੰਦਾ ਮਹਾਰਾਜ ਜਿਹੜੇ ਬ੍ਰਹਮ ਗਿਆਨੀ ਲੋਕ ਹੁੰਦੇ ਹੈ, ਜਦੋਂ ਇਸੋਂ ਸੰਸਾਰ ਤੋਂ ਜਾਂਦੇ ਹੈ ਉਹਨਾਂ ਨੂੰ ਅੱਗਿਓਂ ਸਤਿਕਾਰ ਵਾਸਤੇ ਕੌਣ ਕੌਣ ਲੈਣ ਆਉਂਦਾ ਹੈ? ਬਾਕੀ ਦੁਨੀਆਂ ਦੇ ਲੋਕ ਤਾਂ ਚਲੋ ਜਮ ਆਏ, ਅਤੇ ਚੱਲ ਦਰਹਾਲ ਦੀ ਬਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾਇਆ ਕਹਿ ਕੇ ਲੈ ਜਾਂਦੇ, ਅਤੇ ਬ੍ਰਹਮ ਗਿਆਨੀ ਨੂੰ ਕੌਣ ਕੌਣ ਲੈਣ ਆਉਂਦਾ ਸਤਿਕਾਰ ਵਜੋਂ, ਉਹ ਦੱਸੋ. ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਉਹਨੂੰ ਤਾਂ ਬਹੁਤ ਵੱਡੇ ਵੱਡੇ ਸਤਿਕਾਰਯੋਗ ਜਿਹੜੀਆਂ ਨਾ ਵਿਅਕਤੀਆਂ ਉਹ ਲੈਣ ਆਉਂਦੀਆਂ। ਕਹਿੰਦੇ ਫਿਰ ਮਹਾਰਾਜ ਮੈਨੂੰ ਦੱਸੋ, ਕਹਿੰਦੇ ਜਿਹੜਾ ਫੀਲ ਹਾਥੀ 'ਤੇ ਸਵਾਰੀ ਕਰਨ ਵਾਲਾ ਨਾ ਇੰਦਰ ਦੇਵਤਾ ਹੈ, ਜਦੋਂ ਬ੍ਰਹਮ ਗਿਆਨੀ ਇੱਥੋਂ ਚੱਲਦਾ ਕਹਿੰਦੇ ਉਹ ਅੱਗੋਂ ਲੈਣ ਵਾਸਤੇ ਆਉਂਦਾ 33 ਕਰੋੜ ਦਾ ਦੇਵਤਾ ਇੰਦਰ। ਇਸੇ ਤਰ੍ਹਾਂ ਰਬਾਬੀ ਜਿਹੜਾ ਰਬਾਬ ਵਜਾਉਣ ਵਾਲਾ ਹੈ ਉਹ ਕੌਣ ਹੈ? ਨਾਰਦ ਮੁਨੀ। ਨਾਰਦ ਮੁਨੀ ਵੀ ਆਉਂਦਾ ਹੈ ਅਤੇ ਕਾਂ 'ਤੇ ਸਵਾਰੀ ਕਰਨ ਵਾਲੀ ਇੱਕ ਦੇਵੀ ਮੰਨੀ ਗਈ ਹੈ, ਕਹਿੰਦੇ ਉਹ ਵੀ ਆਉਂਦੀ ਹੈ। ਛੈਣੇ ਕਛਾਉਣ ਵਾਲਾ ਜਿਹੜਾ ਹੈ ਉਹ ਵੀ ਆਉਂਦਾ ਹੈ। ਬਲਦ 'ਤੇ ਸਵਾਰੀ ਕਰਨ ਵਾਲਾ ਸ਼ਿਵਜੀ ਵੀ ਆਉਂਦਾ ਹੈ। ਜੋੜੀ ਜਿਹੜਾ ਤਾਲ ਵਜਾਉਣ ਵਾਲਾ ਹੈ, ਪਹਿਰ ਚੋਲਨਾ ਗਧਾ ਨਾਚੈ, ਇਹ ਗਧੇ 'ਤੇ ਸਵਾਰੀ ਕਰਨ ਵਾਲੀ ਵੀ ਹੈਗੀ ਹੈ, ਜਿਹਨੂੰ ਅਸੀਂ ਸ਼ੀਤਲਾ ਦੇਵੀ ਕਹਿੰਦੇ ਹੈ, ਮਾਤਾ ਰਾਣੀ ਕਹਿੰਦੇ, ਮਾਈਆਂ ਰੂੜੀਆਂ 'ਚ ਚਾਰ ਕਿੱਟਾਂ ਜਿਹੀਆਂ ਰੱਖੀਆਂ ਹੁੰਦੀਆਂ ਇਹਨਾਂ ਦੀਆਂ, ਅਤੇ ਉਹ ਗਧਾ ਉੱਥੇ ਖੜੋਤਾ ਰੂੜੀਆਂ, ਉੱਥੇ ਜਾ ਕੇ ਮੱਥਾ ਟੇਕਦੀਆਂ ਮਾਤਾ ਰਾਣੀ, ਗਧੇ ਦੀ ਇਹ ਸਵਾਰੀ ਕਰਦੀ ਇਹ। ਕਹਿੰਦੇ ਜਿਹੜੀ ਗਧੇ 'ਤੇ ਸਵਾਰੀ ਕਰਨ ਵਾਲੀ ਸ਼ੀਤਲਾ ਮਾਤਾ ਹੈ ਨਾ, ਉਹੀ ਬ੍ਰਹਮ ਗਿਆਨੀ ਨੂੰ ਸਤਿਕਾਰ ਵਾਸਤੇ, ਉਹਦਾ ਮੁਖੀਆਂ ਆਖਣ ਵਾਸਤੇ ਅੱਗੇ ਆਉਂਦੀ ਹੈ। ਪੈਸਾ ਭਗਤ ਕਰਾਵੈ, ਪੈਸੇ ਝੋਟੇ ਦੀ ਸਵਾਰੀ ਕਰਨ ਵਾਲਾ ਹੈ ਧਰਮਰਾਜ। ਕਹਿੰਦੇ ਧਰਮਰਾਜਾ ਉਹਦੀ ਭਗਤੀ ਕਰਦਾ, ਸੇਵਾ ਕਰਦਾ, ਉਹਨੂੰ ਜੀਆਂ ਆ ਕਹਿੰਦਾ ਹੈ। ਨਾਮ ਧਿਆਏ ਸਾਜਨਾ ਜਨ ਪਦਾਰਥ ਜੀਵ, ਨਾਨਕ ਧਰਮ ਐਸੇ ਜਵੈ ਕੀਤੋ ਪਵਨ ਪੁਨੀਤ। ਜਿਹੜੇ ਨਾਮ ਧਿਆਉਂਦੇ ਹੈ ਪਰਮੇਸ਼ਰ ਦੇ, ਮਨੁੱਖਾ ਜਨਮ ਦੀ ਬਾਜੀ ਨੂੰ ਜਿਹੜੇ ਚਿੱਤ ਜਾਂਦੇ ਹੈ, ਜਦੋਂ ਅੱਗੇ ਜਾਂਦੇ ਇਹੋ ਜਿਹੇ ਬ੍ਰਹਮ ਗਿਆਨੀ ਸਤਿਪੁਰਸ਼, ਨਾਨਕ ਧਰਮ ਐਸੇ ਚਵੈ, ਜਿਹੜਾ ਧਰਮ ਰਾਜਾ ਉਹ ਆਪਣੇ ਮੁੱਖ ਤੋਂ ਇਉਂ ਚਵੈ ਕੀ ਬੋਲਦਾ ਉਚਾਰਦਾ ਹੈ, ਕਿੱਥੋਂ ਪਵਨ ਪੁਨੀਤ, ਵੀ ਤੁਸੀਂ ਤਾਂ ਬ੍ਰਹਮ ਗਿਆਨੀ ਹੋ, ਸਤਿਪੁਰਸ਼ ਹੋ, ਮੇਰਾ ਘਰ ਪਵਿੱਤਰ ਕਰਤਾ। ਇੱਥੇ ਤਾਂ ਸਾਰੇ ਭ੍ਰਿਸ਼ਟੇ ਲੋਕ ਆਉਂਦੇ ਹੈ, ਵਿਕਾਰੀ ਪਾਪੀ ਗੁਨਾਹੀ ਆਉਂਦੇ ਆ, ਤੁਸੀਂ ਬ੍ਰਹਮ ਗਿਆਨੀ ਲੋਕ ਮੇਰੇ ਘਰ ਆ, ਮੇਰਾ ਤਾਂ ਘਰ ਪਵਿੱਤਰ ਕਰ ਦਿੱਤਾ। ਇਹੋ ਜਿਹਾ ਜਿਹੜਾ ਧਰਮਰਾਜ ਹੈ ਉਹ ਅੱਗਿਓਂ ਆ ਕੇ ਜੀਆਂ ਆ ਕਹਿੰਦਾ, ਭਗਤੀ ਕਰਦਾ ਹੈ। ਇਸ ਤਰ੍ਹਾਂ ਇਸ ਸ਼ਬਦ ਵਿੱਚ ਹੁਣ ਤੀਸਰਾ ਅਰਥ ਹੈ, ਇਹ ਉਹੀ ਸ਼ਬਦ ਵੀ ਪਹਿਲਾਂ ਉਹ ਵੀ ਜ਼ਿਮੀਂਦਾਰ ਨੂੰ ਕਹਿਤਾ ਵੀ ਇਉਂ ਅਸੀਂ ਬਰਾਤ ਵਿੱਚ ਗਏ, ਉੱਥੇ ਇਹ ਕੁਛ ਦੇਖਿਆ। ਜਗਿਆਸੂ ਆਇਆ ਉਹਨੂੰ ਕਹਿਤਾ ਵੀ ਜਿਹੜਾ ਮਨ ਪਹਿਲਾਂ ਇਹੋ ਜਿਹਾ ਸੀ ਹੁਣ ਇਹੋ ਜਿਹਾ ਹੋ ਗਿਆ ਭਗਤੀ ਕਰਕੇ। ਤੀਜਾ ਆਇਆ ਵੀ ਬ੍ਰਹਮ ਗਿਆਨੀ ਨੂੰ ਕੌਣ ਕੌਣ ਲੈਣਾ, ਉਸੇ ਸ਼ਬਦ ਵਿੱਚੋਂ ਇਹ ਸਭ ਕੁਛ ਦੱਸ ਦਿੱਤਾ। ਲਫ਼ਜ਼ ਉਹੀ ਹੈ ਪਰ ਅਰਥ ਕਰਨ ਵਿੱਚ ਵੇਖ ਲਓ ਜਿਵੇਂ ਅਸਮਾਨ ਜਿੰਨਾ ਫਰਕ ਹੈ। ਹੁਣ ਇਸੇ ਤਰ੍ਹਾਂ ਇਹ ਜਿਹੜਾ ਕੱਲ ਆਪਾਂ ਕਵਿਤਾ ਪੜ੍ਹਿਆ ਇਹਦੇ 'ਤੇ ਨਰਸ ਕੀਤੇ ਹੈ ਕਿ ਉਹ ਵਿਦਵਾਨਾਂ ਨੇ ਕੀਤੇ ਹੈ। ਕਿਸੇ ਨੇ ਕਿਹਾ ਵੀ ਕਵੀ ਸੰਤੋਖ ਸਿੰਘ ਜੀ ਨੇ ਇਹ ਜਿਹੜੀ ਕਵਿਤਾ ਦੀ ਦਾਤੀ ਸ਼ਕਤੀ ਉਹਦਾ ਮੰਗਲ ਕੀਤਾ, ਉਹਦੀ ਮਹਿਮਾ ਕੀਤੀ ਹੈ। ਦੂਜਾ ਕਹਿੰਦੇ ਨਹੀਂ, ਜਿਹੜਾ ਪਰਮੇਸ਼ਰ ਦੀ ਸੱਤਾ ਹੈ ਨਾ, ਸ਼ਕਤੀ ਹੈ, ਕਲਾ ਹੈ, ਉਹਦਾ ਮੰਗਲ ਹੈ, ਉਹਦੀ ਵਡਿਆਈ ਕਵੀ ਨੇ ਕੀਤੀ ਹੈ, ਉਹਨੂੰ ਮੱਥਾ ਟੇਕਿਆ ਹੈ। ਜਿਹੜਾ ਇੱਕ ਗੁਰਮਤ ਦੇ ਧਾਰਨੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਗੁਰੂ ਰੂਪ ਮੰਨਣ ਵਾਲੇ ਹੈ, ਉਹ ਕਹਿੰਦੇ ਨਹੀਂ, ਇਹ ਤਾਂ ਅਲੰਕਾਰ ਹੈ, ਕਵੀ ਜੀ ਨੇ ਗੁਰਬਾਣੀ ਦੀ ਮਹਿਮਾ ਦਾ ਮੰਗਲ ਕੀਤਾ ਹੈ। ਇਹ ਤਿੰਨ ਅਰਥ ਹੋ ਗਏ ਨੇ ਇਸ ਇੱਕੋ ਕਵਿਤ ਦੇ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੂਰੇ ਕਰ ਲਏ। ਅੱਜ ਅੱਗੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦਾ ਮੰਗਲ ਹੈ ਅਤੇ ਨਾਲ ਐਸੇ ਪਰਮੇਸ਼ਰ ਦੀ ਮਹਿਮਾ ਦਾ ਮੰਗਲ ਕਰਕੇ ਹੱਥ ਜੋੜ ਕੇ ਕਵੀ ਮੱਥਾ ਵੀ ਟੇਕਦਾ ਅਤੇ ਨਾਲ ਮੰਗ ਵੀ ਕਰਦਾ ਵੀ ਮਹਾਰਾਜ ਆਪ ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਨਿਵਾਸ ਕਰੋ ਜੀ। ਜਿਵੇਂ ਅਕਾਲ ਪੁਰਖ ਦਾ ਆਪ ਜੀ ਨੇ ਮੰਗਲ ਕੀਤਾ ਹੈ, ਮਹਿਮਾ ਵਡਿਆਈ ਕੀਤੀ ਹੈ, ਉਹ ਸਵਈਆ ਉਹ ਛੰਦ ਜਿਹੜਾ ਹੈ ਉਹ ਆ ਰਿਹਾ ਹੈ। ਜਿਵੇਂ ਲਫਜ਼ ਹਜ਼ੂਰੀ ਵਿੱਚ ਬੈਠਾ ਹੋਇਆ ਵਿਦਿਆਰਥੀ ਪੜ੍ਹ ਰਿਹਾ ਹੈ, ਆਪਾਂ ਸੁਣੀਏ। ਜਿਵੇਂ ਟਕਸਾਲ ਵਿੱਚੋਂ ਚਾਰ ਅੱਖਰ ਸਮਝ ਵਿੱਚ ਆਏ, ਉਹਨਾਂ ਨੂੰ ਆਪੋ ਵਿੱਚ ਹੀ ਆਪਾਂ ਸਾਂਝਾ ਕਰੀਏ ਜੀ। ਸਰਬ ਵਿਆਪੀ ਨਿਤ ਨਯੋ, ਅਕਾਲ ਪੁਰਖ ਵਿੱਚ ਕੈਸਾ ਹੈ, ਉਹ ਸਰਬ ਵਿਆਪੀ ਹੈ, ਜਿਹੜਾ ਸਾਰੇ ਥਾਵਾਂ ਵਿੱਚ ਹੀ ਹੋਵੇ, ਐਸੀ ਕੋਈ ਜਗ੍ਹਾ ਨਾ ਹੋਵੇ ਜਿੱਥੇ ਉਹ ਨਾ ਹੋਵੇ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਵੀ ਪਰਮੇਸ਼ਰ ਸਰਵਵਿਆਪੀ ਕਿਵੇਂ ਹੈ, ਕਹਿੰਦੇ ਭਾਈ ਉਹ ਤੋਂ ਬਗੈਰ ਤਾਂ ਸੂਈ ਦੇ ਨੱਕੇ ਜਿਹੀ ਵੀ ਜਗ੍ਹਾ ਖਾਲੀ ਨਹੀਂ। ਸੂਈ ਦਾ ਨੱਕਾ ਜਿਹਾ ਹੁੰਦਾ ਜਿਹਦੇ ਵਿੱਚੋਂ ਧਾਗਾ ਪਾਈਦਾ, ਕਹਿੰਦੇ ਇੰਨੀ ਕੁ ਜਗ੍ਹਾ ਵੀ ਖਾਲੀ ਨਹੀਂ ਉਦੋਂ। ਇੰਨਾ ਗੈਰ ਗੰਭੀਰ ਹੋ ਕੇ ਵਿਆਪਿਆ ਪਰਮੇਸ਼ਰ, ਇਹ ਸਾਰਿਆਂ ਵਿੱਚ ਵਿਆਪੇ, ਸਾਰੇ ਰਮੇ ਹੋਏ, ਸਾਰੇ ਥਾਵਾਂ ਵਿੱਚ ਟਿਕੇ ਹੋਏ ਅਤੇ ਹਮੇਸ਼ਾ ਨਵੇਂ ਰਹਿਣ ਵਾਲੇ। ਸਾਡੇ ਸਰੀਰ ਵਿੱਚ ਤਬਦੀਲੀ ਆਉਂਦੀ ਹੈ ਨਾ, ਪਹਿਲਾਂ ਅਸੀਂ ਬਾਲਕ ਹੁੰਦੇ ਹਾਂ, ਫਿਰ ਅਸੀਂ ਉਦੋਂ ਨਵੇਂ ਹੁੰਦੇ ਹਾਂ, ਫਿਰ ਜਦੋਂ ਜਵਾਨ ਹੋ ਜਾਂਦੇ ਥੋੜ੍ਹੇ ਜਿਹੇ ਬਦਲ ਜਾਂਦੇ ਹਾਂ, ਜਦੋਂ ਬੁੱਢੇ ਹੋ ਜਾਂਦੇ ਫਿਰ ਤਾਂ ਜਮੇ ਹੀ ਬਦਲ ਜਾਂਦੇ ਹਾਂ, ਫਿਰ ਤਾਂ ਨਵੇਂ ਰਹਿੰਦੇ ਨਹੀਂ। ਤਾਂ ਕਈ ਵਾਰੀ ਤਾਂ ਸਾਡੇ ਬਾਬਿਆਂ 'ਚ ਦੋ ਦੋ ਹੱਠ ਸੋਟੀਆਂ ਫੜੀਆਂ ਹੋਣੀਆਂ, ਮਸਾਂ ਮਸਾਂ ਤੁਰਦੇ ਹਾਂ, ਕਿੱਥੇ ਅਸੀਂ ਪਹਿਲਾਂ ਨਵੇਂ ਉਹਨੇ ਦਰੰਗੇ ਮਾਰਦੇ ਹਾਂ। ਪਰਮੇਸ਼ਰ ਹਮੇਸ਼ਾ ਨਵੀਨ ਹੈ, ਉਹ ਨਵਾਂ ਰਹੇਗਾ, ਉਹਦੇ ਵਿੱਚ ਬਦਲਾਅ ਨਹੀਂ ਆਉਂਦਾ ਹੈ। ਇਸ ਤਰ੍ਹਾਂ ਇਹ ਹਮੇਸ਼ਾ ਨਵੀਨ ਰਹਿਣ ਵਾਲੇ ਸਤ ਚਿੱਤ ਆਨੰਦ ਰੂਪ ਸਦਾ ਰਹਿਣ ਵਾਲੇ, ਤਿੰਨਾਂ ਸਮਿਆਂ ਵਿੱਚ ਨਾਸ ਨਾ ਹੋਣ ਵਾਲੇ ਅਤੇ ਚੇਤਨ ਰੂਪ ਜਿਉਂਦੇ ਜਾਗਦੇ। ਇੱਕਦਮ ਦਾ ਨਾ ਮਰਿਆ ਮੁੱਕਿਆ, ਇੱਕ ਹੁੰਦਾ ਜਿਉਂਦਾ ਜਾਗਦਾ, ਜਿਹੜਾ ਜਿਉਂਦਾ ਜਾਗਦਾ ਉਹ ਹਰਕਤ ਕਰਦਾ, ਬੋਲਦਾ, ਚੱਲਦਾ, ਹੱਸਦਾ, ਖੇਡਦਾ। ਜਿਹੜਾ ਹੱਸਦਾ ਖੇਡਦਾ ਹੋਵੇ, ਹਰਕਤ ਕਰਦਾ ਹੋਵੇ, ਉਹਨੂੰ ਅਸੀਂ ਚਿੱਤ ਕਹਿੰਦੇ ਹਾਂ। ਚੇਸ਼ਟਾ ਕਰਨ ਵਾਲਾ, ਕਿਰਿਆ ਕਰਨ ਵਾਲਾ, ਇਹ ਤਰ੍ਹਾਂ ਤਰ੍ਹਾਂ ਦੀ ਚੇਸ਼ਟਾ ਕਰਨ ਵਾਲੇ ਜਿਉਂਦੇ ਜਾਗਦੇ ਪਰਮੇਸ਼ਰ ਅਤੇ ਆਨੰਦ ਰੂਪ, ਪ੍ਰਸੰਨਤਾ ਦਾ ਘਰ, ਖੁਸ਼ੀਆਂ ਖੇੜਿਆਂ ਦੇ ਘਰ। ਮੋਹ ਉਰ ਮੈਂ ਪ੍ਰਗਟੋ ਸਦਾ, ਮੇਰੇ ਕਵੇ ਦੇ ਹਿਰਦੇ ਵਿੱਚ ਇਹ ਐਸੇ ਪਰਮੇਸ਼ਰ ਤੁਸੀਂ ਹਮੇਸ਼ਾ ਪ੍ਰਗਟ ਹੋਏ ਰਹੋ, ਹਮੇਸ਼ਾ ਪ੍ਰਗਟ ਹੋਵੋ ਹੋਏ ਰਹੋ ਜੀ, ਹੋਵੋ ਜੀ। ਜੋ ਚਾਰ ਆਚਰ ਅਨੂਪ, ਜੋ ਆਪ ਜਿਹੜੇ ਕੋਈ ਚਾਰ ਹਨ, ਵਿਚਰਨ ਵਾਲੇ ਹੈ, ਤੁਰਨ ਫਿਰਨ ਵਾਲੇ, ਉਹਨਾਂ ਤੋਂ ਵੀ ਆਪ ਅਨੂਪਮ ਹੋ, ਸੁੰਦਰ ਹੋ, ਅਨੋਖੇ ਹੋ। ਜਿਹੜੇ ਕੋਈ ਆਚਾਰ ਹੈ, ਨਹੀਂ ਤੁਰਨ ਫਿਰਨ ਵਾਲੇ, ਉਹਨਾਂ ਵਿੱਚੋਂ ਵੀ ਆਪ ਅਨੂਪਮ ਹੋ, ਸੁੰਦਰ, ਅਨੋਖੇ ਹੋ। ਇਹ ਵਿਚਰਨ ਵਾਲਿਆਂ ਅਤੇ ਨਾ ਵਿਚਰਨ ਵਾਲਿਆਂ ਵਿੱਚੋਂ ਅਨੂਪਮ ਪਰਮੇਸ਼ਰ, ਮੇਰੇ ਹਿਰਦੇ ਵਿੱਚ ਆਪ ਪ੍ਰਗਟ ਹੋਵੋ, ਪ੍ਰਗਟ ਹੋਏ ਰਹੋ, ਤਾਂ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਲਿਖ ਸਕਾਂ। ਪਰਮਾਤਮ ਆਤਮ ਭੂ, ਇਸ ਤਰ੍ਹਾਂ ਹੈ ਜਿਹੜਾ ਆਪਣਾ ਅਕਾਲ ਪੁਰਖ ਇਸ਼ਟ ਹੈ, ਉਹਦਾ ਇੱਕ ਦੋਹਰੇ ਵਿੱਚ ਮੰਗਲ ਕੀਤਾ, ਜਸ ਕੀਤਾ, ਅੱਗੇ ਸਵਈਏ ਵਿੱਚ ਕਰ ਰਹੇ ਹਨ ਅਤੇ ਨਾਲੇ ਉਹਨੂੰ ਮੱਥਾ ਟੇਕ ਰਿਹਾ। ਜੋ ਓਂ ਇੱਕ ਦਾ ਹੈ, ਪਰਮ ਆਤਮਾ ਜਿਹੜਾ ਵੱਡਾ ਆਤਮਾ ਹੈ, ਜਿਹਦੇ ਵਿੱਚੋਂ ਸਾਰੀਆਂ ਆਤਮਾ, ਜਿਵੇਂ ਸੂਰਜ ਵਿੱਚੋਂ ਕਿਰਨਾਂ ਨਿਕਲੀਆਂ, ਪਾਣੀ ਵਿੱਚੋਂ ਬੂੰਦਾਂ ਬੁਰਬੇ ਨਿਕਲੇ ਆਉਂਦੇ ਹੈ, ਝੱਗ ਨਿਕਲੇ ਆਉਂਦੀ ਹੈ, ਇਸ ਤਰ੍ਹਾਂ ਜਿਹਦੇ ਵਿੱਚੋਂ ਸਾਰਾ ਕੁਛ ਨਿਕਲਿਆ, ਉਹ ਸਾਰੀਆਂ ਆਤਮਾ ਆਈਆਂ, ਸਾਡੀ ਆਤਮਾ ਵੀ ਉਸ ਪਰਮ ਆਤਮਾ ਦੀ ਅੰਸ਼ ਹੈ, ਉਹਦੇ ਵਿੱਚੋਂ ਆਈ ਹੈ। ਇਸ ਕਰਕੇ ਪਰਮ ਆਤਮਾ, ਵੱਡਾ ਆਤਮਾ, ਜੋ ਇੱਕੋ ਇੱਕ ਪਰਮਾਤਮਾ ਆਤਮ ਪੂ, ਇਹ ਸਭ ਤੋਂ ਵੱਡੇ ਆਤਮਾ ਪਰਮੇਸ਼ਰ ਪਰਮਾਤਮਾ ਆਪ ਜੀ ਦੇ ਤਾਈਂ ਆਤਮ ਕੂ, ਜਿਹੜਾ ਬ੍ਰਹਮ ਹੈ, ਵੀ ਹੱਥ ਜੋੜ ਕੇ ਨਮਸਕਾਰ ਕਰ ਰਿਹਾ ਹੈ। ਪਦਮਾ ਪਤ ਪੰਚ ਖਤੰਗ ਅਰਾਤੀ, ਇਹ ਜਿਹੜਾ ਪਦਮਾ ਪਤ ਹੈ ਉਹ ਲਕਸ਼ਮੀ ਦਾ ਮਾਲਕ ਵਿਸ਼ਨੂੰ ਹੈ। ਬੰਧਨ ਤਾ ਕਰ ਬੰਧਨ ਕੈ, ਜਿਹੜਾ ਕਰ ਲਫ਼ਜ ਹੈ ਦਿਲੀ ਲੋਕ ਦੀਪਕ ਹੈ, ਅਤੇ ਕਰਨਾ ਹੱਥ ਦਾ, ਅਤੇ ਕਰਨਾ ਕਰਕੇ ਹੱਥ ਜੋੜ ਕੇ, ਹੱਥ ਬੰਨ ਜੋੜ ਕੇ, ਅਤੇ ਕਰਨਾ ਕਰਦਾ ਹੈ। ਕਰ ਹੱਥ ਬੰਨ ਕੇ, ਹੱਥ ਜੋੜ ਕੇ ਤੁਹਾਨੂੰ ਮਹਾਰਾ ਵਿਸ਼ਨੂੰ ਭਗਵਾਨ ਵੀ ਨਮਸਕਾਰ ਕਰਦਾ ਹੈ। ਅਤੇ ਪੰਜ ਖੰਤ ਖਤੰਗ ਰਾਤੀ, ਜਿਹੜਾ ਪੰਜਾਂ ਤੀਰਾਂ ਵਾਲਾ ਕਾਮ ਹੈ, ਉਹਦਾ ਜਿਹੜਾ ਅਰਾਤੀ ਹੈ ਸ਼ਿਵ ਜੀ ਹੈ। ਪੰਜਾਂ ਤੀਰਾਂ ਵਾਲਾ ਕਾਮ ਦੇ ਕਿਹੜੇ ਪੰਜ ਤੀਰ ਹੈ, ਉਹ ਵਿਦਵਾਨਾਂ ਨੇ ਆਪਣੀਆਂ ਧਰਮ ਪੁਸਤਕਾਂ ਵਿੱਚ ਲਿਖੇ ਹੈ। ਮੋਹਨ, ਤਾਪਨ, ਵਸੀਕਰਨ, ਉਦਮਾਤਨ, ਉਤਮਾਦਨ, ਉਚਾਟ, ਪੰਜ ਤੀਰ ਮਨ ਮਥਨ ਕੇ ਗਏ ਬਿਰੋਧ ਤਨ ਕਾਟ। ਵੀ ਇਹ ਕਾਮ ਦੇ ਪੰਜ ਤੀਰ, ਇੱਕ ਤਾਂ ਮੋਹਨ, ਜਦੋਂ ਕੋਈ ਕਾਮ ਦੀ ਬਹੁਲਤਾ ਹੋਊਗੀ ਉੱਥੇ ਮਨ ਮੋਹਿਆ ਜਾਂਦਾ ਹੈ, ਭਾਵੇਂ ਕੋਈ ਉਸ ਸੋਹਣਾ ਸੁਨੱਖਾ ਨਾ ਵੀ ਹੋਵੇ ਤਾਂ ਵੀ ਉਹਦੇ 'ਤੇ ਮਨ ਬਹੁਤ ਲਟੂ ਹੋ ਜਾਏਗਾ ਉਹਦੇ ਪ੍ਰਭਾਵ ਕਰਕੇ। ਦੂਜਾ ਜਦੋਂ ਤੀਰ ਹੈ ਦਾ ਵੀ ਵੱਜੂਗਾ, ਉਦੋਂ ਮਨੁੱਖ ਦਾ ਮਨ ਤਪ ਜਾਊਗਾ, ਔਖਾ ਹੋ ਜਾਊਗਾ। ਤੀਜਾ ਹੈ ਵੀ ਉਹ ਬਸ ਕਰ ਲੈਂਦਾ, ਕੰਟਰੋਲ ਵਿੱਚ ਕਰ ਲੈਂਦਾ, ਅਧੀਨ ਕਰ ਲੈਂਦਾ। ਇਹ ਤੀਜਾ ਤੀਰ ਹੈ ਦਾ ਮਨੁੱਖ ਉਹਦੇ ਅਧੀਨ ਹੋ ਜਾਂਦਾ ਹੈ। ਫਿਰ ਉਦਮਾਤਨ, ਫਿਰ ਮਨੁੱਖ ਕਮਲਾ ਹੋ ਜਾਂਦਾ ਹੈ, ਉਹਨੂੰ ਕੋਈ ਸੋਝੀ ਸਮਝ ਨਹੀਂ ਆਉਂਦੀ। ਜਦੋਂ ਇਹ ਚੌਥਾ ਤੀਰ ਹੈ ਦਾ ਸਦਾਈ ਹੋ ਜਾਂਦਾ ਹੈ, ਕੁਛ ਨਹੀਂ ਵੇਖਦਾ, ਕੁਛ ਨਹੀਂ ਦੇਖਦਾ। ਪੰਜਵਾਂ ਤੀਰ ਹੈ ਇਹਦਾ, ਉਹ ਚਾਟ ਵੀ ਤੜਫਣੀ ਲਾ ਦਿੰਦਾ ਹੈ। ਇਹ ਪੰਜ ਤੀਰ ਵਰ ਜਾਣ ਬਸ ਫਿਰ ਮਨੁੱਖ ਉਹਦੀ ਬੁਰੀ ਹਾਲਤ ਹੋ ਜਾਂਦੀ ਹੈ। ਇਹ ਪੰਜਾਂ ਤੀਰਾਂ ਦਾ ਜਿਹੜਾ ਵਾਲਾ ਕੌਣ ਕਾਮ ਹੈ, ਉਹਦਾ ਬਰਾਤੀ ਕੌਣ? ਸ਼ਿਵ ਜੀ ਹੈ। ਮੈਨੂੰ ਸ਼ਿਵ ਜੀ ਨੂੰ ਕਾਮ ਦਾ ਵੈਰੀ ਮੰਨਿਆ, ਪਰ ਜੇ ਪੁਰਾਣਾ ਵਿੱਚ ਪੜ੍ਹੀਏ ਫਿਰ ਕਿਤੇ ਕਿਤੇ ਐਸਾ ਵੀ ਲਹਿਜਾ ਵੀ ਇਹਦਾ ਵੀ ਬੁਰਾ ਹਾਲ ਕਾਮ ਨੇ ਕਰਾਇਆ ਹੈ। ਜਿਵੇਂ ਭਾਗਵਤ ਪੁਰਾਣ ਵਿੱਚ ਆਉਂਦਾ, ਜਦੋਂ ਭਗਵਾਨ ਨੇ ਵਿਸ਼ਨੂੰ ਨੇ ਮੋਹਣੀ ਰੂਪ ਧਾਰਨ ਕੀਤਾ ਸੀ, ਦੇਵਤੇ ਅਤੇ ਜਿਹੜੇ ਦੈਂਤ ਰਾਕਸ਼ ਸਾਰੇ ਉਹ ਮੋਹੇ ਗਏ ਸੀ, ਐਸੇ ਲਟੂ ਕੀਤੇ ਸੀ ਉਹ, ਅਤੇ ਦੈਂਤਾਂ ਦੈਂਤਾਂ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਸੀ। ਦੈਂਤ ਐਸੇ ਮੋਹੇ ਹੋ ਗਏ, ਬਸ ਉਹਦੇ ਮੂੰਹ ਵੱਲੀ ਦੇਖੀ ਗਏ ਅਤੇ ਉਹ ਸ਼ਰਾਬ ਹੀ ਪਿਆਈ ਗਿਆ ਸੀ। ਅਤੇ ਉਹ ਕਿਤੇ ਕਿਤੇ ਸ਼ਿਵ ਜੀ ਨੇ ਗੱਲ ਕਰ ਦਿੱਤੀ, ਕਹਿੰਦੇ ਮਹਾਰਾਜ ਸੁਣਿਆ ਤੁਸੀਂ ਮੋਹਣੀ ਰੂਪ ਧਾਰਨ ਕੀਤਾ ਸੀ, ਅਤੇ ਆ 14 ਰਤਨ ਤੁਸੀਂ ਤਕਸੀਮ ਕੀਤੇ ਸੀ, ਵੰਡੇ ਸੀ, ਦੇਵਤਿਆਂ ਨੂੰ ਅੰਮ੍ਰਿਤ ਪਿਆ ਦਿੱਤਾ ਸੀ, ਦੈਂਤਾਂ ਨੂੰ ਮਨ ਨੂੰ ਤੁਸੀਂ ਸ਼ਰਾਬ ਪਿਆ ਤੀ ਸੀ ਮੋਹਣੀ ਰੂਪ ਧਾਰਨ ਕਰਕੇ। ਉਹ ਭਗਵਾਨ ਮੈਨੂੰ ਵੀ ਕਹਿੰਦੇ ਮੋਹਣੀ ਰੂਪ ਧਾਰਨ ਕਰਕੇ ਦਿਖਾਓ। ਕਹਿਣ ਲੱਗਿਆ ਵੀ ਤੇਰਾ ਮਨ ਨਹੀਂ ਸਥਿਰ ਰਹਿਣਾ ਸ਼ਿਵ ਜੀ, ਇਸ ਕਰਕੇ ਤੂੰ ਨਾ ਹੀ ਦੇਖ ਸਾਡਾ ਮੋਹਣੀ ਰੂਪ। ਕਹਿੰਦਾ ਨਹੀਂ ਜੀ, ਮਾੜਾ ਜਿਹਾ ਜ਼ਰੂਰ ਦਿਖਾਓ, ਥੋੜ੍ਹਾ ਜਿਹਾ ਦਿਖਾਓ। ਕਹਿੰਦਾ ਚੰਗਾ, ਫਿਰ ਉਹ ਦਰਖਤ ਦੇ ਉੱਤੇ ਚੜ ਜਾ, ਅਸੀਂ ਹੇਠ ਬੈਠ ਕੇ ਤੈਨੂੰ ਥੋੜ੍ਹਾ ਜਿਹਾ ਦਿਖਾਉਂਦੇ ਮੋਹਣੀ ਰੂਪ। ਉਹ ਭਾਗਵਤ ਵਿੱਚ ਇਸ ਤਰ੍ਹਾਂ ਦੀ ਸਾਖੀ ਆਉਂਦੀ। ਜਦੋਂ ਦਰਖਤ ਉੱਤੇ ਚੜ ਗਿਆ ਭਗਵਾਨ ਨੇ ਕਹਿੰਦੇ ਮੋਹਣੀ ਰੂਪ ਪ੍ਰਗਟ ਕਰ ਲਿਆ, ਫਿਰ ਸ਼ਿਵ ਜੀ ਦਾ ਮਨ ਨਾ ਰਹਿ ਸਕਿਆ, ਐਸਾ ਖਿੱਚਿਆ ਗਿਆ। ਹੁਣ ਇਸ ਰੂਪ ਵਿੱਚ ਤਾਂ ਉਤਰ ਨਹੀਂ ਸਕਦਾ ਸੀ ਛੇਤੀ। ਕਹਿੰਦੇ ਸ਼ਿਵ ਜੀ ਨੇ ਫਿਰ ਆਪਣਾ ਸਰੂਪ ਬਦਲ ਗਿਆ ਸੀ, ਬਦਲਿਆ ਬਾਂਦਰ ਬਣ ਗਿਆ। ਬਾਂਦਰ ਬਣ ਕੇ ਕਹਿੰਦੇ ਫਟਾਫਟ ਹੇਠਾਂ ਨੂੰ ਉਤਰਨ ਲੱਗਿਆ। ਫਿਰ ਵੀ ਕਹਿੰਦੇ ਆਉਂਦੇ ਆਉਂਦੇ ਵਿੱਚ ਬਿੰਦ ਪਾਤ ਹੋ ਗਿਆ ਰਸਤੇ ਵਿੱਚ ਇਹਦਾ, ਅਤੇ ਉਹ ਚੁੱਕ ਕੇ ਕਹਿੰਦੇ ਉਹ ਅੰਜਨੀ ਨੇ ਪਾਤਾ ਵੀ ਤੈਨੂੰ ਗੁਰਮੰਤਰ ਦਿੰਦੇ, ਉੱਥੋਂ ਹਨੂੰਮਾਨ ਪੈਦਾ ਹੋ ਗਿਆ। ਜਿਹਾ ਸਾਖੀ ਹੈ ਉਹ ਹੱਥ ਲਿਬੜੇ ਅਤੇ ਬੜੇ ਜੇ ਸੀ, ਕਹਿੰਦੇ ਉਹ ਗੋਹੇ 'ਚ ਬੜੇ, ਉੱਥੋਂ ਗੋਰਖੋਣੀ ਪੈਦਾ ਹੋ। ਇਹੋ ਜਿਹੀਆਂ ਅਜੀਬ ਤਰ੍ਹਾਂ ਦੀਆਂ ਸਾਖੀਆਂ ਜਾਣੀ ਇਹ ਸ਼ਿਵ ਭਗਵਾਨ ਦੀਆਂ ਆਉਂਦੀਆਂ ਵੀ ਜਦੋਂ ਇਹ ਅਧੀਨ ਹੋਇਆ ਸੀ। ਜਦੋਂ ਹੇਠਾਂ ਆਇਆ ਤਾਂ ਦੇਖਿਆ ਭਗਵਾਨ ਵਿਸ਼ਨੂੰ ਜੀ ਬੈਠੇ, ਬਹੁਤ ਸ਼ਰਮਸ਼ਾਰ ਜਿਹਾ ਹੋਇਆ। ਇਸ ਤਰ੍ਹਾਂ ਜਾਣੀ ਲਿਖਿਆ ਵੀ ਕਾਮ ਦਾ ਬੈਰੀ ਹੈ ਇਹ, ਪਰ ਉਹਦੇ ਕਾਮ ਦੇ ਅਧੀਨ ਹੋ ਗਿਆ ਸੀ, ਬਾਂਦਰ ਬਣ ਕੇ ਹੇਠਾਂ ਡਿੱਗ ਗਿਆ ਸੀ, ਬਿਨ ਪਾਤ ਹੋ ਗਿਆ। ਹਨੂੰਮਾਨ ਅਤੇ ਗੋਰਖ ਵਰਗੇ ਇਹਦੀ ਪੈਦਾਇਸ਼ ਹੈ ਉਸ ਬਿੰਦ ਦੀ, ਰੋ ਵਿਚਾਰ। ਪਰ ਉਹ ਪਦ ਦਾ ਜਿਹੜਾ ਇੱਕ ਅੰਗ ਲਈਦਾ ਹੈ, ਇੱਕ ਹਿੱਸਾ, ਕਿਉਂਕਿ ਜੇ ਹੁਣ ਇੱਥੇ ਨਿਖੇਧੀ ਪਦ ਹੈ, ਜਿੱਥੇ ਵਿਧੀ ਪੱਖ ਆਊਗਾ ਉੱਥੇ ਉਹਦੇ ਆਜੂਗਾ ਦੂਜਾ। ਇੱਥੇ ਵੀ ਜਿਹੜਾ ਪੰਜਾਂ ਤੀਰਾਂ ਵਾਲਾ ਤੀਰ, ਉਹਦਾ ਬੈਰੀ ਕੌਣ ਹੈ? ਸ਼ਿਵ ਜੀ। ਵੀ ਸ਼ਿਵ ਜੀ ਵੀ ਇਹ ਪਰਮੇਸ਼ੁਰ ਵਾਹਿਗੁਰੂ ਤੋਂ ਮੈਂ ਤੁਹਾਨੂੰ ਹੱਥ ਜੋੜ ਕੇ ਨਮਸਕਾਰ ਕਰ ਰਿਹਾ ਹੈ। ਵਾਯੂ ਬਿਆਨ ਬਿਆਨ ਬਯਾਇਕ ਵਾਯੂ ਸਖਾ, ਬਾਜੂ ਬਿਨਾਇਕ ਬਾਜੂ ਸਖਾ। ਵੀ ਜਿਹੜਾ ਬਾਜੂ ਹੈ ਪੌਣ ਦੇਵਤਾ ਹੈ, ਉਹ ਵੀ ਤੁਹਾਨੂੰ ਬੰਧਨਤਾ ਕਰ ਬੰਧਨਾ ਕਰਦਾ, ਕਰ ਬੰਧਨ ਕਾ ਹੱਥ ਜੋੜ ਕੇ ਹੱਥ ਬੰਨ ਕੇ। ਇਸੇ ਤਰ੍ਹਾਂ ਬਿਨਾਇਕ ਨੂੰ ਗਣੇਸ਼ ਦਾ ਹੈ, ਜਿਹੜਾ ਗਣੇਸ਼ ਲਿਖਾਰੀ ਬੜਾ ਤਕੜਾ ਹੈ, ਅਤੇ ਉਹ ਵੀ ਤੁਹਾਨੂੰ ਹੱਥ ਜੋੜ ਕੇ ਮਾਰਾ ਪਰਮੇਸ਼ਰ ਨਮਸਕਾਰ ਕਰਦਾ ਹੈ। ਉਸ ਤੋਂ ਅੱਗੇ ਬਾਜੂ ਸਖਾ, ਜਿਹਦੀ ਮਿੱਤਰ ਹੈ ਹਵਾ, ਜਿਹਦਾ ਮਿੱਤਰ ਹੈ ਪੌਣ ਦੇਵਤਾ, ਉਹ ਕੌਣ? ਅਗਨੀ। ਕਿਉਂਕਿ ਜਿਹੜੀ ਹਵਾ ਮਿੱਤਰ ਅੱਗ ਦੀ, ਕਿਉਂ ਹੈ? ਵੀ ਅੱਗ ਧੁਖਦੀ ਹੋਵੇ ਹਵਾ ਜੇ ਅੱਗ ਬਲ ਪੈਂਦੀ ਹੈ, ਜਿੰਨੀ ਤੁਸੀਂ ਹਵਾ ਚੱਲੋ ਓਨੀ ਵੱਧ ਅੱਗ ਫੈਲੂਗੀ, ਵੱਧ ਲਾਟਾਂ ਕੱਢੂਗੀ। ਇਸ ਕਰਕੇ ਪੌਣ ਦੇਵਤੇ ਨੂੰ ਅੱਗ ਦਾ ਮਿੱਤਰ ਕਿਹਾ ਹੈ। ਸੋ ਇਸ ਤਰ੍ਹਾਂ ਜਿਹੜਾ ਅਗਨੀ ਦੇਵਤਾ ਹੈ, ਉਹ ਵੀ ਤੁਹਾਨੂੰ ਮਾਰਾ ਹੱਥ ਜੋੜ ਕੇ ਨਮਸਕਾਰ ਕਰਦਾ ਹੈ। ਆਤਮ ਸੰਭਾਉ ਸਖਾ, ਬਨ ਰਾਏ ਬ੍ਰਿਖਾ ਬਿਖ ਸੈਲਨ ਪਾਤੀ। ਜਿਹੜਾ ਬਨ ਕੀ ਹੈ? ਪਾਣੀਆਂ ਦਾ ਰਾਜਾ ਹੈ, 999 ਪਾਣੀਆਂ ਦਾ ਰਾਜਾ ਕੌਣ? ਬਰਨ ਦੇਵਤਾ ਹੈ, ਜਿਹਨੂੰ ਆ ਮੁਸਲਮਾਨ ਖੁਆਜਾ ਕਹਿੰਦੇ ਨੇ। ਮੇਰੇ ਮੂਹਰੇ ਜਦੋਂ ਕੋਈ ਬੋਲ ਬੋਲ ਜਿਹਾ ਲਾਉਂਦੇ, ਉਦੋਂ ਉਹਨੂੰ ਉੱਤੇ ਤੂਰ ਜਾ ਚੌਲ ਚੂਰ ਜਾ ਸਿੱਟ ਕੇ ਗੁਰਗੁਰੀ ਜਿਹਾ ਰੱਖ ਕੇ ਅਤੇ ਇਸ ਤਰ੍ਹਾਂ ਮਨਾਉਂਦੇ ਨੇ, ਕਹਿੰਦੇ ਵੀ ਉਹ ਵਿਘਨ ਨਾ ਪਾਵੇ। ਪਾਣੀਆਂ ਦਾ ਰਾਜਾ ਜਿਹੜਾ ਕੋਈ ਵਰਨ ਦੇਵਤਾ ਹੈ, ਉਹ ਵੀ ਤੁਹਾਨੂੰ ਮਾਰਾ ਮੱਥਾ ਟੇਕਦਾ, ਹੱਥ ਜੋੜ ਕੇ ਹੱਥ ਬੰਨ ਕੇ ਖਵਾਜਾ ਵੀ ਤੁਹਾਨੂੰ ਮੰਨਦਾ ਹੈ। ਬਿਰਖਾ ਬ੍ਰਿਖ ਸੈਲਨ ਪਾਤੀ, ਹੋਰ ਜਿਹੜੇ ਕੋਈ ਬਾਗਾਂ ਵਿੱਚ ਬਿਰਖ ਨੇ, ਫਲਦਾਰ ਦਰਖਤ ਹਨ, ਆ ਬ੍ਰਿਖ ਜਿਹੜੇ ਕੋਈ ਬਾਗਾਂ ਤੋਂ ਬਾਹਰ ਹੁੰਦੇ ਆਪੇ ਉੱਗੇ, ਉਹ ਜੰਗਲਾਂ ਦੇ ਦਰਖਤ। ਕਿਉਂ? ਬਾਗਾਂ ਦੇ ਦਰਖਤ ਵੀ ਬਾਗਾਂ ਦੀ ਬਨਸਪਤੀ ਅਤੇ ਜੰਗਲਾਂ ਦੀ ਬਨਸਪਤੀ, ਜੰਗਲਾਂ ਦੇ ਦਰਖਤ ਵੀ। ਇਹ ਸਭ ਤੁਹਾਨੂੰ ਮਾਰਾ ਹੱਥ ਜੋੜ ਕੇ ਨਮਸਕਾਰ ਕਰ ਰਹੇ। ਉਹ ਜਿਹੜੇ ਝੂਲਦੇ ਆ ਨਾ ਦਰਖਤ, ਜਦੋਂ ਹਵਾ ਆਉਂਦੀ ਹੈ, ਉਹ ਸਮਝ ਲਓ ਵੀ ਨਮਸਕਾਰ ਹੀ ਕਰਦੇ ਝੁੱਕ ਝੁੱਕ ਕੇ ਪਰਮੇਸ਼ਰ ਨੂੰ। ਵੀ ਤੂੰ ਧੰਨ ਹੈ, ਤੂੰ ਧੰਨ ਹੈ। ਇਸ ਤਰ੍ਹਾਂ ਮਹਾਰਾ ਬਾਗਾਂ ਦੇ ਵੀ ਦਰਖਤ ਅਤੇ ਜੰਗਲਾਂ ਦੇ ਦਰਖਤ ਵੀ ਤੁਹਾਨੂੰ ਮਹਾਰਾ ਉਹ ਝੁਕਣ ਰੂਪ ਨਮਸਕਾਰਾਂ ਕਰਦੇ ਹਨ। ਅਤੇ ਸੈਲਨ ਪਾਤੀ ਜਿਹੜਾ ਪਹਾੜਾਂ ਨੂੰ ਤੋੜ ਦੇਣ ਵਾਲਾ ਉਹ ਕੌਣ? ਇੰਦਰ ਦੇਵਤਾ ਹੈ। ਉਹ ਬਜਰ ਨਾਵੇਂ ਤੱਕ ਆਪਣੇ ਹੱਥ ਵਿੱਚ ਲੈ ਕੇ ਪਹਾੜਾਂ ਨੂੰ ਇਹਨੇ ਤੋੜਿਆ ਹੈ। ਅਤੇ ਜਿਹੜਾ ਪਿਰਥੂ ਰਾਜਾ ਉਹਨੇ ਤੋੜੇ ਹੋਏ ਜਿਹੜੇ ਪਹਾੜ ਸੀ ਉਹਨਾਂ ਨੂੰ ਤਨਕ ਦੇ ਚਿੱਲੇ ਨਾਲ ਚੁੱਕ ਚੁੱਕ ਕੇ ਇੱਕ ਜਗ੍ਹਾ ਇਕੱਠੇ ਕਰ ਦਿੱਤਾ ਹੈ। ਇਸ ਤਰ੍ਹਾਂ ਦੀ ਉਹ ਭਾਗਵਤ ਵਿੱਚ ਸਾਖੀ ਆਉਂਦੀ ਵੀ ਪਹਿਲਾਂ ਜਿਹੜੇ ਆ ਪੱਥਰ ਸੀ ਪਹਾੜ ਸੀ ਇਹ ਪੰਛੀਆਂ ਨੂੰ ਕਹਿੰਦੇ ਉੱਡੇ ਫਿਰਦੇ ਹੁੰਦੇ ਸੀ, ਇਹਨਾਂ ਦੇ ਖੰਭ ਹੁੰਦੇ ਸੀ ਅਤੇ ਖੇਤੀਆਂ ਦਾ ਬਹੁਤ ਨੁਕਸਾਨ ਕਰ ਜਾਂਦੇ ਸੀ। ਅਤੇ ਫਿਰ ਕਹਿੰਦੇ ਇਹ ਜਿਹੜਾ ਇੰਦਰ ਦੇਵਤਾ ਇਹਨੇ ਕਹਿੰਦੇ ਫਿਰ ਉਹ ਜਿਹੜਾ ਬੱਜਰ ਸ਼ਸਤ ਧਨਕ ਹੈ ਉਹ ਲੈ ਕੇ ਸਾਰੇ ਤੀਰ ਇਹਨਾਂ ਦੇ ਖੰਭ ਤੋੜ ਦਿੱਤੇ, ਇਹਨਾਂ ਨੂੰ ਉੱਡਣੋਂ ਰਹਿਤ ਕਰ ਦਿੱਤਾ ਸੀ। ਫਿਰ ਥਾਂ ਥਾਂ 'ਤੇ ਮਰੇ ਹੋਏ ਪਹਾੜ ਪਏ ਸੀ। ਫਿਰ ਪਿਰਥੂ ਰਾਜਾ ਹੋਇਆ ਉਹਨੇ ਧਨਕ ਦੇ ਚਿੱਲੇ ਨਾਲ ਚੁੱਕ ਚੁੱਕ ਕੇ ਇੱਕ ਥਾਂ ਇਕੱਠੇ ਕਰਤੇ। ਇਸ ਤਰ੍ਹਾਂ ਦੇ ਦੁਨੀਆਂ ਵਿੱਚ ਬੜੇ ਬੜੇ ਤੇਜ ਪ੍ਰਤਾਪੀ ਰਾਜੇ ਮਹਾਰਾਜੇ ਹੋਏ ਹੈ। ਇਸ ਕਰਕੇ ਇੱਥੇ ਕਹਿ ਰਿਹਾ ਵੀ ਜਿਹੜਾ ਪਹਾੜਾਂ ਨੂੰ ਤੋੜ ਦੇਣ ਵਾਲਾ ਇੰਦਰ ਦੇਵਤਾ ਹੈ ਉਹ ਵੀ ਪਰਮੇਸ਼ਰ ਤੁਹਾਨੂੰ ਹੱਥ ਜੋੜ ਕੇ ਨਮਸਕਾਰ ਕਰਦਾ ਹੈ। ਸ੍ਰੀ ਦਹ ਸੂਰ ਸਸੀ ਉੱਡ ਅੰਤਕ। ਇਸੇ ਤਰ੍ਹਾਂ ਜਿਹੜਾ ਸ੍ਰੀ ਕੀ ਲਕਸ਼ਮੀ ਮਾਇਆ ਦੇਣ ਵਾਲਾ ਉਹ ਕੌਣ? ਕਬੀਰ ਦੇਵਤਾ ਹੈ। ਜਿਹੜਾ ਇਹ ਰਾਵਣ ਦਾ ਮਤਰੇਆ ਭਰਾ ਹੈ ਕੁਬੇਰ ਹੈ, ਇਹ ਵੀ ਨਮਸਕਾਰ ਕਰਦਾ। ਜਿਹੜਾ ਸੂਰਜ ਦੇਵਤਾ ਹੈ ਉਹ ਵੀ ਹੱਥ ਜੋੜ ਕੇ ਨਮਸਕਾਰ ਕਰਦਾ। ਸਸੀ ਜਿਹੜਾ ਚੰਦਰਮਾ ਹੈ ਉਹ ਵੀ ਹੱਥ ਬੰਨ ਕੇ ਹੱਥ ਜੋੜ ਕੇ ਨਮਸਕਾਰ ਕਰਦਾ। ਉੜ ਜਿਹਨੇ ਆਕਾਸ਼ ਦੇ ਤਾਰੇ ਨੇ ਨਛੱਤਰ ਨੇ ਉਹ ਸਭ ਹੱਥ ਜੋੜ ਕੇ ਤੁਹਾਨੂੰ ਮੱਥਾ ਟੇਕਦੇ ਹੈ। ਅੰਤਕ ਨਾ ਧਰਮ ਰਾਜਾ ਦਾ, ਧਰਮ ਰਾਜਾ ਵੀ ਹੱਥ ਜੋੜ ਕੇ ਹੀ ਪਰਮੇਸ਼ਰ ਤੁਹਾਨੂੰ ਨਮਸਕਾਰ ਕਰਦਾ ਹੈ। ਮਾਨਵ ਦਾਨਵ ਦੇਵ ਸੰਗਾਤੀ। ਹੋਰ ਜਿੰਨੇ ਮਨੁੱਖ ਹੈ ਉਹ ਵੀ ਹੱਥ ਜੋੜ ਕੇ ਤੁਹਾਨੂੰ ਨਮਸਕਾਰਾਂ ਕਰਦੇ। ਮਨੁੱਖਾਂ ਤੋਂ ਬਗੈਰ ਹੋਰ ਜਿਹੜੇ ਦਾਨੋ ਹੈ, ਰਾਕਸ਼ਾਂ ਦੀਆਂ, ਪਿਸਾਚਾਂ ਦੀਆਂ, ਦੈਤਾਂ ਦੀਆਂ ਇੱਕ ਕਿਸਮ ਹੈ। ਕਿਸੇ ਨੂੰ ਦਾਨਵ ਕਹਿੰਦੇ ਆ, ਕਿਸੇ ਨੂੰ ਰਾਕਸ਼ ਕਹਿੰਦੇ ਆ, ਕਿਸੇ ਨੂੰ ਦੈਂਤ ਕਹਿੰਦੇ, ਕਿਸੇ ਨੂੰ ਪਿਸਾਚ ਕਹਿੰਦੇ ਆ। ਉਹ ਥੋੜ੍ਹੇ ਥੋੜ੍ਹੇ ਉਹਨਾਂ ਦੇ ਆਕਾਰ ਵਿੱਚ ਤਬਦੀਲੀ ਹੁੰਦੀ ਹੈ। ਇਸ ਕਰਕੇ ਕਿਸੇ ਦਾ ਨਾਂ ਦਾਨੋ, ਕਿਸੇ ਦਾ ਨਾਂ ਰਾਕਸ਼, ਕਿਸੇ ਦਾ ਨਾਂ ਦੈਂਤ, ਕਿਸੇ ਦਾ ਨਾਂ ਪਿਸਾਚ। ਇਹ ਜਿਹੜੇ ਦਾਨਵ ਹੈ ਇਹ ਵੀ ਤੁਹਾਨੂੰ ਹੱਥ ਜੋੜ ਕੇ ਨਮਸਕਾਰਾਂ ਕਰਦੇ। ਹੋਰ ਜਿਹੜੇ ਦੇਵਤੇ ਹਨ ਉਹ ਆਪਣੀਆਂ ਸੰਗਤਾਂ, ਆਪਣੀਆਂ ਸੰਗਤਾਂ ਸਮੇਤ, ਆਪਣੀਆਂ ਕੁਲਾਂ ਸਹਿਤ ਜਾਂ ਸੰਗਾ ਤੀ, ਆਪਣੀਆਂ ਜਿਹੜੀਆਂ ਤੀਆਂ ਹਨ ਘਰ ਵਾਲੀਆਂ ਉਹਨਾਂ ਦੇ ਸਮੇਤ ਉਹਦੇ ਨਾਲ ਮਿਲ ਕੇ ਦੇਵਤੇ, ਘਰ ਵਾਲੀਆਂ ਨਾਲ ਮਿਲ ਕੇ 33 ਕਰੋੜ ਦੇਵਤੇ ਮਾਰਾ ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਦੇ ਹਨ। ਬੰਧਨ ਤਾ ਕਰ ਬੰਧਨ ਕੈ। ਜਿੰਨੇ ਉੱਪਰ ਗਣੇ ਆ ਸਾਰੇ ਹੱਥ ਜੋੜ ਕੇ, ਹੱਥ ਬੰਨ ਕੇ ਤੁਹਾਨੂੰ ਨਮਸਕਾਰਾ ਕਰਦੇ। ਨਿਤ ਆਨੰਦ ਕੰਧ ਮੁਕੰਦ ਜਖਿਆ। ਹਮੇਸ਼ਾ ਆਨੰਦ ਦੇ ਕੰਧ ਕੇ ਬਦਲ, ਆਨੰਦ ਦੇ ਦਾਤਾ, ਆਨੰਦ ਦੇ ਕੰਧ ਗੰਦਲ ਅਤੇ ਮੁਕਤੀ ਦਾਤੇ ਖਿਆਤੀ ਕੇ ਪ੍ਰਤਾਖੀ। ਇਹ ਜਿੰਨੇ ਦੇਵਤੇ ਉੱਪਰ ਗਿਣੇ ਆ ਨਾ ਇਹ ਪ੍ਰਤਾਖੀ ਤੁਹਾਨੂੰ ਹੱਥ ਜੋੜ ਕੇ ਨਮਸਕਾਰ ਕਰਦੇ। ਆਪਣਾ ਪ੍ਰਭਾਵ ਹੈ ਵੀ ਮੈਂ ਕਵੀ ਵੀ ਹੈ ਐਸੇ ਪਰਮੇਸ਼ਰ ਵੱਡੇ, ਮੈਂ ਤੁਹਾਨੂੰ ਹੱਥ ਜੋੜ ਕੇ ਪ੍ਰਤੱਖ ਨਮਸਕਾਰ ਕਰਦਾ ਹਾਂ। ਦੋਹਰਾ ਸ੍ਰੀ ਨਾਨਕ ਪੁਰਸ਼ੋਤਮ। ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਮੰਗਲ ਕੀਤਾ ਵੀ ਅਸੀਂ ਜਿੱਥੇ ਗੁਰੂ ਨਾਨਕ ਦੇ ਉਪਾਸ਼ਕ ਹਾਂ, ਸਾਡਾ ਇਸ਼ਟ ਦੇਵ ਗੁਰੂ ਨਾਨਕ ਸਾਹਿਬ ਹੈ, ਉੱਥੇ ਅਕਾਲ ਪੁਰਖ ਸਾਡਾ ਇਸ਼ਟ ਹੈ। ਉਹਦੇ ਅਸੀਂ ਪੁਜਾਰੀ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਫੇਰ ਕਰ ਰਹੇ ਹੈ। ਪਹਿਲਾਂ ਤਾਂ ਉਹ ਜਿਹੜੇ ਉਹਨਾਂ ਨੇ ਮੰਗਲ ਉਚਾਰਨ ਕੀਤੇ ਉਹਦੇ ਰਾਹੀਂ ਜਸ ਕੀਤਾ ਹੈ, ਆਪਣੀ ਇਸ਼ਟਾਪਤੀ ਜਨਾਈ ਹੁਣ ਫੇਰ ਹੋਰ ਕੇ ਖੋਲ੍ਹ ਕੇ ਕਹਿੰਦੇ ਹਨ ਸ੍ਰੀ ਨਾਨਕ ਪੁਰਸ਼ੋਤਮ। ਇਹ ਸੁਭਾਅ ਵਾਲੇ ਗੁਰੂ ਨਾਨਕ ਸਹਿਬਾਨ ਕਰਾਂ ਰਹਿਤ ਪਰਮਾਤਮਾ ਜੋਈ ਨਾਨਕ ਨਾਮ ਸੁਹਾਵੈ ਸੋਈ, ਜਿਹਦੇ ਵਿੱਚ ਅਨੇਕਤਾ ਨਹੀਂ। ਐਸੇ ਗੁਰੂ ਨਾਨਕ ਸਾਹਿਬ ਜੀ ਆਪ ਜਿਹੜੇ ਉੱਤਮ ਪੁਰਸ਼ ਹੈ ਨਾ ਦੁਨੀਆਂ ਵਿੱਚ, ਆਪ ਜਿੰਨੇ ਰਿਸ਼ੀ ਮੁਨੀ ਪੀਰ ਪੈਗੰਬਰ, ਇਹ ਉੱਤਮ ਪੁਰਸ਼ ਹੈ। ਇਹ ਉੱਤਮ ਪੁਰਸ਼ਾਂ ਵਿੱਚੋਂ ਵੀ ਆਪ ਪਰਮ ਕੀਏ ਵੱਡੇ ਹੋ ਪਰਮ ਪਰਾਵਰ ਨਾਥ। ਫਿਰ ਆ ਮਹਾਰਾਜ ਜਿਹੜੇ ਪਰਾਵਰ ਨੋ ਬ੍ਰਹਮੰਡ ਦਾ ਹੈ, ਪਰਾਵਰ ਨੋ ਸੰਸਾਰ ਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਆਪ ਸਾਰੇ ਬ੍ਰਹਮੰਡ ਦੇ ਮਾਲਕ ਹੋ ਤੇ ਸਾਰੇ ਸੰਸਾਰ ਦੇ ਵੀ ਆਪ ਨਾਥ ਮਾਲਕ ਹੋ। ਯੁਗਲ ਚਰਨ ਮਮ ਬੰਦਨ। ਮੈਂ ਕਵੀ ਦੀ ਮਹਾਰਾਜ ਤੁਹਾਡੇ ਦੋਵੇਂ ਚਰਨਾਂ ਤੇ ਨਮਸਕਾਰ ਹੈ। ਧਾਰ ਪਾਰ ਧਾਰ ਕਰ ਮਾਥ। ਜਿਹੜੀ ਨਮਸਕਾਰ ਕਿਵੇਂ ਹੈ? ਧਾਰ ਪਾਰ ਧਾਰ ਕਰ ਮਾਥ, ਧਰਤੀ ਉੱਪਰ ਇਸੇ ਤਰ੍ਹਾਂ ਤੁਹਾਡੇ ਚਰਨਾਂ ਤੇ ਮੱਥਾ ਰੱਖ ਕੇ ਮੇਰੀ ਨਮਸਕਾਰ ਹੈ ਦੋਵਾਂ ਚਰਨਾਂ ਨੂੰ। ਇੱਕ ਤਾਂ ਹੁੰਦਾ ਨਾ ਵੀ ਐਵੇਂ ਆਪਾਂ ਹੱਥ ਜਿਹਾ ਮਾਰਦੇ, ਇੱਕ ਹੁੰਦਾ ਵੀ ਧਰਤੀ ਉੱਪਰ ਮੱਥਾ ਰੱਖ ਕੇ ਜਾਂ ਮਹਾਰਾਜ ਦੇ ਦੋਵੇਂ ਚਰਨਾਂ 'ਤੇ ਹੱਥ ਰੱਖ ਕੇ ਫੇਰ ਮੱਥਾ ਟੇਕਣਾ। ਇਹ ਵਿਸ਼ੇਸ਼ਤਾ ਵੀ ਕਵੀ ਕਹਿੰਦਾ ਧਰਤੀ ਉੱਪਰ ਮੱਥਾ ਰੱਖ ਕੇ ਸਵਭਾਵ ਦੇ ਦੋਵੇਂ ਚਰਨਾਂ 'ਤੇ ਮੱਥਾ ਰੱਖ ਕੇ ਮੈਂ ਕਵੀ ਦੀ ਮਹਾਰਾਜ ਨਮਸਕਾਰ ਆਪ ਜੀ ਨੂੰ। ਸਵਈਆ ਬਰ ਚਾਰ ਪਦਾਰਥ ਦਾ ਬਰ ਚਾਰ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੀ ਚਰਨਾ ਕਮਲਾਂ ਦੀ ਮਹਿਮਾ ਵਡਿਆਈ ਕਰ ਰਹੇ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਹੈ ਕਮਲ ਵਰਗੇ ਹੈ। ਅਤੇ ਫਿਰ ਕਮਲਾਂ ਤੋਂ ਇੱਕ ਵਿਸ਼ੇਸ਼ਤਾ, ਇੱਕ ਉਹਨਾਂ ਵਿੱਚ ਮਹਾਨਤਾ, ਇੱਕ ਖਾਸੀਅਤ ਹੈ। ਜੇ ਕਿਤੇ ਉਹ ਖਾਸੀਅਤ ਵਿਸ਼ੇਸ਼ਤਾ ਕਵਲ ਵਿੱਚ ਆਉਂਦੀ ਫਿਰ ਤਾਂ ਗੁਰੂ ਮਹਾਰਾਜ ਦੇ ਚਰਨਾਂ ਦੀ ਕਵਲ ਬਰਾਬਰੀ ਉਪਮਾ ਪਾ ਸਕਦਾ ਸੀ। ਪਰ ਇੱਕ ਨਿਊਨਤਾ ਹੋਣ ਕਰਕੇ ਜਿਹੜੇ ਕਵਲ ਹੈ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਰਗੇ ਨਹੀਂ ਹੋ ਸਕਦੇ। ਚਰਨ ਮਹਾਰਾਜ ਦੇ ਮਹਾਨ ਹੈ, ਕਵਲ ਚਰਨਾਂ ਵਰਗਾ ਨਹੀਂ ਹੈ। ਹੁਣ ਉਹ ਕਹਿ ਰਹੇ ਹੈ ਵੀ ਬਰ ਚਾਰ ਪਦਾਰਥ ਜਾ ਬਰ ਚਾਰ, ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਕਵਲਾਂ ਵਰਗੇ ਹੈ ਉਹ ਬਰ ਚਾਰ ਪਦਾਰਥ ਜਿਹੜੇ ਵਰਗੀਏ ਸ੍ਰੇਸ਼ਠ ਚਾਰੇ ਪਦਾਰਥ ਹਨ ਧਰਮ ਅਰਥ ਕੌਮ ਮੋਕ, ਉਹਨਾਂ ਚਾਰੇ ਪਦਾਰਥਾਂ ਦੇ ਵਰਕੀ ਜਿਹੜੇ ਮੰਗਣ ਵਾਲੇ ਹੈ ਉਹਨਾਂ ਨੂੰ ਚਾਰੇ ਪਦਾਰਥਾਂ ਦੇ ਦਾਕੀਏ ਦੇਣ ਵਾਲੇ ਹਨ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ। ਵਰਨਾ ਪਹਿਲੇ ਦਾ ਜਿਹੜੇ ਮੰਗਣ ਵਾਲੇ ਚਾਰ ਪਦਾਰਥਾਂ ਨੂੰ ਵਰ ਜਿਹੜੇ ਕੋਈ ਮੰਗਣ ਵਾਲੇ ਹੈ, ਕੋਈ ਕਹਿੰਦਾ ਮਹਾਰਾਜ ਮੈਨੂੰ ਧਰਮ ਦੀ ਬਖਸ਼ਿਸ਼ ਕਰੋ, ਕੋਈ ਕਹਿੰਦਾ ਮੈਨੂੰ ਮਾਇਆ ਅਰਥ ਪਦਾਰਥ ਬਖਸ਼ੋ, ਕੋਈ ਮੁਕਤੀ ਮੰਗਦਾ ਹੈ। ਜਿਹੜੇ ਚਾਰੇ ਪਦਾਰਥਾਂ ਦੇ ਵਰਕੀਏ ਮੰਗਤੇ ਲੋਕ ਮੰਗਣ ਵਾਲੇ ਉਹਨਾਂ ਨੂੰ ਚਾਰੇ ਪਦਾਰਥਾਂ ਦੇ ਆਪ ਜੀ ਦੇ ਜਿਹੜੇ ਚਰਨ ਹੈ ਉਹ ਦਾਕੀਏ ਦੇਣ ਵਾਲੇ ਦਾਤਾ ਹਨ। ਵਿਚਾਰ ਕਮੂਰ ਉਦਾਰ ਸੁਹਾਗ। ਆਪ ਜੀ ਦੇ ਜਿਹੜੇ ਚਰਨ ਕਮਲ ਹੈ, ਜਿਹੜੀ ਵਿਚਾਰ ਹੈ, ਆਤਮ ਗਿਆਨ ਹੈ, ਉਹਦਾ ਤਾਂ ਮੂਲ ਰੂਪ ਹੈ, ਮੁੱਢ ਰੂਪ ਹੈ, ਸਾਰੇ ਗਿਆਨਾਂ ਵਿਚਾਰਾਂ ਦਾ ਮੂਲ ਰੂਪ ਹੈ। ਆਪ ਜੀ ਦੇ ਚਰਨਾਂ ਵਿੱਚੋਂ ਸਾਰੀਆਂ ਆਤਮ ਵਿਚਾਰਾਂ, ਸਾਰੇ ਗਿਆਨ ਧਿਆਨ ਹਾਸਿਲ ਹੋ ਜਾਂਦਾ ਜਿਹੜਾ ਮੱਥਾ ਟੇਕਦਾ। ਉਹ ਆਪ ਜੀ ਦੇ ਜਿਹੜੇ ਚਰਨ ਕਮਲ ਹੈ ਗਿਆਨ ਵਿਚਾਰ ਦੇ ਮੁੱਢ ਰੂਪ ਹੋ ਕੇ, ਮੂਲ ਰੂਪ ਹੋ ਕੇ, ਅਤੇ ਬਹੁਤ ਹੀ ਉਦਾਰ ਕੀ ਸਖੀ ਦਾਤੇ ਹੋ ਕੇ ਸਭ ਨੀਕ ਹੋ ਰਹੇ ਸਜ ਬਜ ਰਹੇ ਹਨ। ਉਪਕਾਰ ਸਖਾ ਸੁਖਕਾਰ ਸਦਾ ਆਪ ਜੀ ਦੇ ਜਿਹੜੇ ਚਰਨ ਕਵਲ ਹੈ, ਕਹਿੰਦੇ ਮਿੱਤਰਾਂ ਵਾਂਗੂ ਪਰਉਪਕਾਰ ਕਰਨ ਵਾਲੇ, ਜਿਵੇਂ ਕੋਈ ਮਿੱਤਰ ਪਰਉਪਕਾਰ ਕਰਦਾ ਨਾ ਆਪਣੇ ਮਿੱਤਰਾਂ ਤੇ, ਇਸੇ ਤਰ੍ਹਾਂ ਆਪ ਜੀ ਦੇ ਚਰਨ ਕਵਲ ਮਿੱਤਰਾਂ ਵਾਂਗੂ ਪਰਉਪਕਾਰੀ ਹੈ। ਤੇ ਸੁਖਕਾਰ ਸੁਖ ਕਰਨ ਵਾਲੇ, ਸੁਖ ਬਖਸ਼ਣ ਵਾਲੇ ਹੈ। ਤਮ ਪਾਰ ਕਰੈ ਔਰ ਮੋਹ ਬਸ ਜਾਵੇ, ਫਿਰ ਮਹਾਰਾਜ ਆਪ ਜੀ ਦੇ ਜਿਹੜੇ ਚਰਨ ਕਮਲ ਹੈ ਉਹ ਹਿਰਦੇ ਵਿੱਚ ਵਸ ਜਾਂਦੇ ਹੈ। ਜਿਹਦੇ ਹਿਰਦੇ ਵਿੱਚ ਵਸ ਜਾਂਦੇ ਆਪ ਜੀ ਦੇ ਚਰਨ ਕਮਲ, ਉਹਨੂੰ ਤਮ ਪਾਰ ਕਰੈ, ਜਿਹੜਾ ਅਗਿਆਨ ਦਾ ਹਨੇਰਾ ਬਹੁਤ ਵੱਡਾ ਹੈ ਉਹਨੂੰ ਪਾਰ ਕਰਨ ਦੇ, ਉਹਦਾ ਗਿਆਨ ਦਾ ਹਨੇਰਾ ਦੂਰ ਕਰ ਦਿੰਦੇ ਹਨ। ਅਗ ਜਾਲਨ ਤੇ ਜਮ ਜਾਲਨ ਤੇ, ਫਿਰ ਮਹਾਰਾਜ ਆਪ ਜੀ ਦੇ ਜਿਹੜੇ ਚਰਨ ਕਮਲ ਹੈ, ਜਿੰਨੇ ਸਮੂਹ ਪਾਪ ਹੈ ਔਰ ਜਿਹੜੇ ਜਮ ਦੇ ਧਰਮਰਾਜ ਦੇ ਫਾਹੇ ਹਨ, ਕਲ ਕਾਲਨ ਤੇ ਤਤਕਾਲ ਛੁਡਾਵੇ, ਕਲਯੁਗ ਦੇ ਕਲੇਸ਼ ਹਨ ਝਗੜੇ ਚਾਂਦੇ ਹੈ ਉਹਨਾਂ ਤੋਂ ਆਪ ਜੀ ਦੇ ਚਰਨ ਬੜੀ ਛੇਤੀ ਛੁਡਾ ਲੈਂਦੇ ਹੈ। ਹਰ ਬਿੰਦ ਵਿਖੇ ਗੁਣ ਇਹ ਸਭ ਹੋਏ, ਕਵੀ ਜੀ ਕਹਿੰਦੇ ਹੈ ਸਰੋਤਾ ਜਨੋ, ਇਹ ਜਿਹੜੇ ਗੁਰੂ ਨਾਨਕ ਦੇ ਚਰਨਾਂ ਵਿੱਚ ਗੁਣ ਹੈ, ਜੇ ਕਿਤੇ ਕਵਲ ਵਿੱਚ ਸਾਰੇ ਹੋਣ, ਤਬੈ ਉਪਮਾ ਪਗ ਸ੍ਰੀ ਗੁਰ ਪਾਵੇ, ਤਾਂ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੀ ਉਪਮਾ ਹੈ ਕਵਲ ਪਾ ਸਕਦਾ ਹੈ। ਪਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚੋਂ ਚਾਰੇ ਪਦਾਰਥ ਮਿਲਦੇ ਹੈ, ਗਿਆਨ ਮਿਲਦਾ ਹੈ, ਮਿੱਤਰਾਂ ਵਾਂਗੂ ਪਰਉਪਕਾਰ ਕਰਦੇ ਹੈ, ਸੁੱਖ ਬਖਸ਼ਦੇ ਹੈ, ਗਿਆਨ ਦਾ ਹਨੇਰਾ ਦੂਰ ਕਰਦੇ, ਹਿਰਦੇ ਵਿੱਚ ਵਸ ਜਾਣ, ਸੋ ਪਾਪਾਂ ਤੋਂ ਜਮਾਂ ਦੇ ਜਾਲਾਂ ਤੋਂ ਕਲਜਲ ਦੇ ਕਲੇਸ਼ਾਂ ਤੋਂ ਬੜੀ ਛੇਤੀ ਛੁਡਾ ਲੈਂਦੇ। ਇਹ ਖੂਬੀਆਂ ਮਹਾਰਾਜ ਦੇ ਚਰਨਾਂ ਵਿੱਚ, ਕਹਿੰਦੇ ਇਹ ਸਾਰਾ ਕੁਝ ਜੇ ਕਮਲਾਂ ਵਿੱਚ ਹੋਵੇ ਤਾਂ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੀ ਉਪਮਾ ਕਵਲ ਪਾ ਸਕਦੇ ਹੈ, ਪਰ ਕਮਲਾਂ ਵਿੱਚ ਇਹ ਖੂਬੀਆਂ ਹੈ ਨਹੀਂ ਹੈ, ਜਿਸ ਕਰਕੇ ਮਹਾਰਾਜ ਦੇ ਜਿਹੜੇ ਚਰਨ ਹੈ ਉਹਨਾਂ ਵਰਗੇ ਕਵਲ ਨਹੀਂ ਹੋ ਸਕਦੇ ਹਨ। ਦੋਹਰਾ ਸ੍ਰੀ ਅੰਗਦ ਕੰਦਨ ਬਿਗਨ, ਇਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਮਹਿਮਾ ਦਾ ਮੰਗਲ ਹੈ ਵੀ ਐਸੇ ਮਹਾਨ ਹੈ, ਕਵਲ ਨਹੀਂ ਮਹਾਰਾਜ ਦੇ ਚਰਨਾਂ ਵਰਗਾ ਹੋ ਸਕਦਾ। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਦਾ ਮੰਗਲ, ਸ੍ਰੀ ਸੋਭਾ ਵਾਲੇ ਜਿਨ੍ਹਾਂ ਦਾ ਨਾਮ ਅੰਗਦ ਸਾਹਿਬ ਹੈ, ਨਾ ਰਹਿਤ ਦਾ ਹੁੰਦਾ ਕਦ ਨਾ ਦੁੱਖ ਦਾ ਹੁੰਦਾ ਹੈ, ਜਿਹੜੇ ਆਪ ਦੁੱਖ ਤੋਂ ਰਹਿਤ ਹੋਣ ਅਤੇ ਜਿਹੜਾ ਉਹਨਾਂ ਦੀ ਸ਼ਰਨ ਆ ਜਾਏ ਉਹਨਾਂ ਨੂੰ ਕਰਕੇ ਦੁੱਖਾਂ ਤੋਂ ਰਹਿਤ ਕਰ ਦੇਣ, ਜਾਂ ਅੰਗ ਨਾ ਪੱਖ ਦਾ ਹੁੰਦਾ, ਜਿਹੜੇ ਪੱਖ ਦੇਣ ਵਾਲੇ ਸਭ ਨੂੰ ਸਹਾਰਾ ਦੇਣ ਵਾਲੇ ਹੋਣ। ਉਹ ਗੁਰੂ ਅੰਗਦ ਸਾਹਿਬ ਜੀ ਜਿਹੜਾ ਵੀ ਆਇਆ ਉਹਨੂੰ ਉਹਨਾਂ ਨੇ ਸਹਾਰਾ ਦਿੱਤਾ। ਇਸ ਤਰ੍ਹਾਂ ਕਰਕੇ ਕਿ ਜੋ ਐਸੇ ਗੁਰੂ ਅੰਗਦ ਸਾਹਿਬ ਜੀ ਸਾਰੇ ਵਿਘਨਾਂ ਨੂੰ ਕੱਟਣ ਵਾਲੇ ਹਨ। ਬਦਨ ਸੁਮੰਗਲ ਸਾਲ, ਇਹਨਾਂ ਦਾ ਜਿਹੜਾ ਮੁੱਖ ਹੈ ਸਾਰੇ ਮੰਗਲਾਂ ਦਾ, ਖੁਸ਼ੀਆਂ ਖੇੜਿਆਂ ਦਾ ਸਾਲ ਕੀ ਘਰ ਹੈ, ਜਿੰਨੀਆਂ ਮੰਗਲ ਜਿੰਨੀਆਂ ਖੁਸ਼ੀਆਂ ਖੇੜੀਆਂ ਉਹਨਾਂ ਦੇ ਮੁੱਖ ਵਿੱਚ ਨਿਵਾਸ ਕਰ ਰਹੀਆਂ ਹਨ। ਪਰਨ ਸ਼ਰਨ ਕਰ ਚਰਨ ਕੋ, ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਦਾ ਪਰਨ ਕੀ ਹੈ, ਮੈਂ ਆਸਰਾ ਲੈ ਕੇ ਨਮਸਕਾਰ ਧਰ ਪਾਲ, ਕਵੀ ਜਿਹੜਾ ਪੱਥਰ ਰੱਖ ਕੇ ਤੇ ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਸਵਈਆ ਪਾਰ ਪਰਾਗ ਸੀ ਸੋਹਤ ਸੁੰਦਰ, ਪਾਸ ਪਰਾਗ ਸੀ ਪਾਰ ਕਹੀ ਜਾਂਦਾ, ਪਾਰ ਤਾਂ ਨੀ ਪਾਸ, ਪਾਸ ਪਰਾਗ ਸੀ ਸੋਹਤ ਸੁੰਦਰ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਵਿਸ਼ੇਸ਼ਤਾ ਦੱਸ ਰਹੇ ਹੈ, ਪਹਿਲਾਂ ਵੀ ਜਿਹੜਾ ਕੰਵਲ ਹੈ ਉਹਦੇ ਵਿੱਚ ਵੀ ਕੁਝ ਖੂਬੀਆਂ ਹਨ, ਅਤੇ ਇਹ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਵੀ ਕੁਝ ਵਿਸ਼ੇਸ਼ਤਾ ਕੁਝ ਖੂਬੀ ਹੋ ਗਈ ਹੈ, ਅਖੀਰ 'ਤੇ ਇੱਕ ਜਿਹੜੀ ਵਿਸ਼ੇਸ਼ਤਾ ਇੱਕ ਖੂਬੀ ਹੈ ਵੀ ਉਹ ਕਬਲ ਵਿੱਚ ਹੈ ਨਹੀਂ, ਜਿਸ ਕਰਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਰਗਾ ਕਬਲ ਨਹੀਂ ਹੋ ਸਕਦਾ ਹੈ। ਹੁਣ ਪਹਿਲਾਂ ਬਰਾਬਰੀ ਦੱਸਦੇ ਆ, ਸਮਾਨਤਾ ਦੱਸਦੇ, ਪਾਸ ਪਰਾਗ ਸੀ ਸੋਹਦ ਸੁੰਦਰ, ਜਿਵੇਂ ਜਿਹੜਾ ਕਬਲ ਫੁੱਲ ਹੈ ਉਹਦੇ ਵਿੱਚ ਸੋਹਣੀ ਸੁੰਦਰ ਜਿਹੜੀ ਪਰਾਗ ਹੈ ਧੂੜੀ ਸੌਂਦੀ ਹੁੰਦੀ ਹੈ, ਉਹ ਪੀੜੇ ਜਿਹੇ ਰੰਗ ਦਾ ਜਿਹੜੇ ਉੱਤੇ ਉਹ ਧੂੜਾ ਜਿਹਾ ਹੁੰਦਾ ਨਾ, ਪੀੜੇ ਜਿਹਾ ਪੀੜਾਪਣਾ ਜਿਹਾ ਹੁੰਦਾ ਕਬਲ ਫੁੱਲ, ਉਹਦੇ ਵਿੱਚੋਂ ਖੁਸ਼ਬੋਈ ਆ ਰਹੀ ਹੁੰਦੀ ਹੈ। ਜਿਸ ਤਰ੍ਹਾਂ ਜਿਹੜਾ ਸੋਹਣਾ ਸੁੰਦਰ ਕਬਲ ਫੁੱਲ ਉਹਦੇ ਵਿੱਚ ਪਰਾਗ ਸੌਂਦੀ ਹੈ, ਧੂੜੀ ਸੌਂਦੀ ਹੈ, ਪੀੜਾਪਣਾ ਸਜਦਾ ਹੈ, ਇਸ ਤਰ੍ਹਾਂ ਜਿਹੜੇ ਗੁਰੂ ਅੰਗਦ ਸਾਹਿਬ ਜੀ ਦੇ ਚਰਨ ਹੈ ਉਹ ਜਦੋਂ ਗੁਰੂ ਨਾਨਕ ਸਾਹਿਬ ਦੇ ਰਸਤੇ ਚੱਲਦੇ ਆ ਨਾ, ਸੇਵਾ ਕਰਦੇ, ਉਹ ਚਰਨਾਂ 'ਤੇ ਜਿਹੜੀ ਧੂੜੀ ਪਈ ਹੈ ਇਹ ਮਾਨੋ ਪਰਾਗ ਸੌਂਦੀ ਹੈ। ਹਾਂ, ਜਿਵੇਂ ਕਬਲ ਦੇ ਵਿੱਚ ਸੋਹਣੀ ਧੂੜੀ ਸੌਂਦੀ ਹੈ, ਕਿਉਂ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਦੇ ਰਸਤੇ ਜਦੋਂ ਚੱਲਦੇ ਹੈ ਉਹਨਾਂ ਦੇ ਚਰਨਾਂ ਤੇ ਧੂੜੀ ਪਈ ਸੌਂਦੀ ਹੈ ਸਜਦੀ ਹੈ। ਗੰਡ ਸਿਕੀਰਤ ਮਦ ਬਸਾਨਾ, ਪਾਸ ਨਾ ਧੂੜੀ ਰਹਿ ਪਰਾਗ ਨੂੰ, ਉੱਧਰ ਜਿਵੇਂ ਉੱਧਰ ਸੁੰਦਰ ਤੇ ਪਰਾਗ ਸੌਂਦੀ ਉਹ ਧੂੜਾ ਜਿਹਾ ਸੌਂਦਾ, ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਤੇ ਧੂੜੀ ਸੌਂਦੀ ਹੈ, ਇਹ ਸਮਾਨਤਾ ਹੋ ਗਈ। ਗੰਡ ਸਿਕੀਰਤ ਮਦ ਬਸਾਨਾ, ਜਿਹੜਾ ਕਬਲ ਫੁੱਲ ਹੈ ਉਹਦੇ ਵਿੱਚ ਕਬਲ ਸੁਗੰਧੀ ਵਸਦੀ ਹੈ। ਇੱਧਰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾ ਕਮਲ ਜਿਹੜੀ ਕੀਰਤੀ ਹੈ, ਜਸ ਵਡਿਆਈ ਨਿਵਾਸ ਕਰ ਰਹੀ ਹੈ। ਕੋਮਲਤਾ ਕੋਮਲਤਾ ਇੱਕ ਸੀ, ਜਿਵੇਂ ਕਹਿੰਦੇ ਕਬਲ ਦੇ ਵਿੱਚ ਕੋਮਲਤਾ ਹੀ ਹੈ, ਕੂੜਾਪਣਾ ਹੈ, ਇਉਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਵੀ ਕੋਮਲਤਾ ਹੈ, ਉੱਧਰ ਵੀ ਭੂਤ ਹੈ। ਇਉਂ ਕਹਿੰਦੇ ਇੱਕੋ ਵਰਗੀ ਕੋਮਲਤਾ ਹੀ ਹੈ, ਉਹ ਵੀ ਨਰਮ ਹੈ, ਇੱਧਰ ਵੀ ਮਹਾਰਾਜ ਦੇ ਚਰਨ ਕੂਲੇ ਆ, ਉੱਧਰ ਵੀ ਭੂਤ ਹੋਣ ਵਾਲੇ ਹਨ। ਨਿਰਲੇਪਤਾ ਸੀ ਨਿਰਲੇਪ ਸਮਾਨਾ, ਫਿਰ ਜਿਵੇਂ ਕਵਲ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਇੱਧਰ ਮਹਾਰਾਜ ਦੇ ਚਰਨ ਵੀ ਕਹਿੰਦੇ ਨਿਰਲੇਪ ਰਹਿੰਦੇ ਆ, ਇੱਕੋ ਜਿਹੀ ਵਿਸ਼ੇਸ਼ਤਾ ਇੱਕੋ ਜਿਹੀ ਹੈ, ਕਬਲ ਵੀ ਨਿਰਲੇਪ ਰਹਿੰਦੇ ਪਾਣੀ ਤੋਂ, ਇੱਧਰ ਵੀ ਮਹਾਰਾਜ ਦੇ ਨਿਰਲੇਪ ਹਨ ਚਰਨ। ਜੋ ਭਾਵ ਪੂਰ ਭਰਾ ਸਰਸੀ, ਇਸੇ ਤਰ੍ਹਾਂ ਜਿਹੜਾ ਸਰਸੀ ਨਾਲ ਸਰੋਵਰ ਹੈ ਜਦੋਂ ਬਹੁਤਾ ਪਾਣੀ ਨਾਲ ਭਰਿਆ ਹੁੰਦਾ ਹੈ, ਤਿਸ ਤੇ ਨਿਤ ਉਰਦ ਸੋ ਬਿਗ ਸਾਨਾ, ਉਸ ਤੋਂ ਕਹਿੰਦੇ ਸਰੋਵਰ ਦੇ ਪਾਣੀ ਤੋਂ ਜਿਹੜਾ ਬਹੁਤ ਭਰਿਆ ਹੁੰਦਾ ਉਸ ਤੋਂ ਉਰਦ ਕੇ ਉੱਚਾ ਉੱਠ ਕੇ ਹਮੇਸ਼ਾ ਕਬਲ ਫੁੱਲ ਬਿਕਸਾਨਾ ਕੀ ਖਿੜਦਾ ਹੈ। ਇੱਧਰ ਜਿਹੜੇ ਆ ਜਿਹੜਾ ਸੰਸਾਰ ਹੈ ਨਾ, ਇਹੀ ਸਰੋਵਰ ਹੈ, ਇਹੀ ਸ਼ੰਭ ਹੈ, ਇਹਦੇ ਵਿੱਚ ਜਿਹੜੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਹੈ, ਇਹ ਪਾਣੀ ਭਰਿਆ ਬਹੁਤ। ਕਹਿੰਦੇ ਇਸ ਤਰ੍ਹਾਂ ਭਾਵਨਾ ਸੰਸਾਰ ਰੂਪੀ ਜਿਹੜਾ ਸਰੋਵਰ ਹੈ, ਸ਼ੰਭ ਹੈ, ਜਿਹੜਾ ਪਦਾਰਥਾਂ ਰੂਪੀ ਪਾਣੀ ਨਾਲ ਬਹੁਤਾ ਭਰਿਆ ਪਿਆ, ਦਿਸਦੇ ਨਿਤ ਉਰਦ ਸੋ ਬਿਕਸਾਨਾ। ਕਹਿੰਦੇ ਇੱਧਰ ਗੁਰੂ ਅੰਗਦ ਸਾਹਿਬ ਦੇ ਜਿਹੜੇ ਚਰਨ ਕਵਲ ਹੈ, ਇਹਨਾਂ ਪਦਾਰਥਾਂ ਪਾਣੀ ਤੋਂ ਉੱਪਰ ਉੱਠ ਕੇ ਹਮੇਸ਼ਾ ਖਿੜ ਰਹੇ ਹੈ, ਉੱਪਰ ਉੱਠ ਰਹੇ ਹਨ, ਪਦਾਰਥਾਂ ਤੋਂ ਨਿਰਲੇਪ ਰਹਿ ਰਹੇ ਹੈ, ਬਖਸ਼ਾਂ ਕਰ ਰਹੇ ਹੈ, ਪਰ ਆਪ ਨਿਰਲੇਪ ਹਨ। ਹੈ ਅਰਬਿੰਦ ਸੇ ਅੰਗਦ ਕੇ ਪਗ, ਕਵੀ ਸੰਤ ਅਗਰ ਸਿੰਘ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨ ਤੇ ਉੱਧਰ ਜਿਹੜਾ ਕਵਲ ਫੁੱਲ ਹੈ ਦੋਵੇਂ ਇੱਕੋ ਜਿਹੇ ਹਨ। ਮੋਖਦ ਏਕ ਵਿਸ਼ੇਖ ਤਾ ਜਾਣਾ, ਇੱਕ ਕਹਿੰਦੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਵਿਸ਼ੇਸ਼ਤਾ ਹੀ ਜਾਣੀ ਜਾਂਦੀ ਹੈ, ਖੂਬੀ ਜਾਣੀ ਜਾਂਦੀ ਹੈ ਵੀ ਉਹ ਮੁਕਤੀ ਦੇ ਦਾਤਾ ਹਨ ਮਹਾਰਾਜ ਦੇ ਚਰਨ। ਜਿਹੜਾ ਕਵਲ ਫੁੱਲ ਹੈ ਉਹਦੇ ਚਰਨਾਂ ਵਿੱਚ ਕੋਈ ਉਹਦੇ ਕੋਲ ਆ ਜਾਵੇ ਉਹਨੂੰ ਮੁਕਤੀ ਨਹੀਂ ਦਿੰਦਾ ਹੈ। ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਤੇ ਕੋਈ ਟੈ ਪਵੇ, ਚਰਨਾਂ ਵਿੱਚ ਆ ਜਾਵੇ, ਉਹਨੂੰ ਗੁਰੂ ਅੰਗਦ ਸਾਹਿਬ ਦੇ ਚਰਨ ਮੁਕਤੀ ਦੇ ਦਿੰਦੇ। ਇਉਂ ਕਵੀ ਜੀ ਨੇ ਅਨੋਖੇ ਢੰਗ ਨਾਲ ਇਹ ਦਸਾਂ ਜਾਮਿਆਂ ਦੀ ਮਹਿਮਾ ਦੇ ਮੰਗਲ ਕੀਤੇ, ਕਿਤੇ ਵਿਸ਼ੇਸ਼ਤਾ ਦੱਸ ਜਾਂਦੇ ਹੈ ਅਤੇ ਨਾਲ ਫਿਰ ਅਖੀਰ 'ਤੇ ਖੂਬੀ ਦੱਸ ਜਾਂਦੇ ਆ। ਹੁਣ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਮਹਿਮਾ ਵੀ ਉਹ ਚਾਰ ਪਦਾਰਥਾਂ ਦੇ ਮੰਗਤਿਆਂ ਨੂੰ ਚਾਰੇ ਪਦਾਰਥ ਦੇਣ ਵਾਲੇ ਹੈ, ਵਿਚਾਰ ਦਾ ਮੂਲ ਹੈ, ਪਰਉਪਕਾਰੀ ਹੈ ਮਿੱਤਰਾਂ ਵਾਂਗੂ, ਸੁੱਖ ਬਖਸ਼ਣ ਵਾਲੇ, ਗਿਆਨ ਦਾ ਹਨੇਰਾ ਦੂਰ ਕਰਨ ਵਾਲੇ ਹੈ, ਸੂਹ ਪਾਪਾਂ ਤੋਂ, ਜਮ੍ਹਾਂ ਜਾਲਾਂ ਤੋਂ, ਕਲਜਕਲੇ ਕ੍ਰਿਤਿਆਂ ਤੋਂ ਬੜੀ ਛੇਤੀ ਛਡਾਉਣ ਵਾਲੇ ਹੈ। ਵੀ ਇਹ ਸਾਰੀਆਂ ਖੂਬੀਆਂ ਜੇ ਕਵਲ ਵਿੱਚ ਹੋਣ ਤਾਂ ਮਹਾਰਾਜ ਦੇ ਚਰਨਾਂ ਦੀ ਉਪਮਾ ਪਾ ਸਕਦਾ। ਹੁਣ ਇੱਧਰ ਖੂਬੀਆਂ ਦੱਸ ਕੇ ਫਿਰ ਇੱਕ ਘਾਟ ਦੱਸ ਰਹੇ ਹੈ ਵੀ ਜੇ ਖੂਬੀ ਉਹਦੇ ਧੂੜੀ ਸੌਂਦੀ ਹੈ, ਇੱਧਰ ਮਹਾਰਾਜ ਦੇ ਚਰਨਾਂ 'ਤੇ ਵੀ ਧੂੜੀ ਸੌਂਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਦੇ ਭਾਵ ਭਗਤੀ ਦੇ ਰਸਤੇ ਸਿੱਖ ਸੰਗਤਾਂ ਦੀ ਸੇਵਾ ਕਰਦੇ ਇੱਧਰ ਉੱਧਰ ਜਾਂਦੇ ਹੈ, ਜੇ ਉਹ ਸਮਾਨਤਾ ਹੋ ਗਈ। ਇਸੇ ਤਰ੍ਹਾਂ ਉੱਧਰ ਸੁਗੰਧੀ ਵੱਸਦੀ ਹੈ, ਇੱਧਰ ਕੀਰਤੀ ਦਾ ਨਿਵਾਸ ਹੈ ਮਹਾਰਾਜ ਦੇ ਚਰਨਾਂ ਵਿੱਚ। ਉਹ ਜਿਵੇਂ ਸ਼ਮ ਭਰਿਆ ਹੁੰਦਾ ਪਾਣੀ ਦਾ, ਉਦੋਂ ਹਮੇਸ਼ਾ ਕਵਲ ਉੱਪਰ ਉੱਠ ਕੇ ਖਿੜਦਾ। ਇਸ ਤਰ੍ਹਾਂ ਸੰਸਾਰ ਜਿਹੜਾ ਪਦਾਰਥਾਂ ਨੂੰ ਵੀ ਪਾਣੀ ਨਾਲ ਭਰਿਆ, ਇਹ ਤੋਂ ਮਹਾਰਾਜ ਦਾ ਜਿਹੜੇ ਚਰਨ ਹੈ ਨਿਲੇਪ ਉੱਪਰ ਉੱਠ ਕੇ ਖਿੜ ਰਹੇ ਹੈ, ਨਿਲੇਪ ਰਹਿ ਰਹੇ ਹੈ। ਇਸ ਤਰ੍ਹਾਂ ਇਹ ਕਵੀ ਜੀ ਨੇ ਸਮਾਨਤਾ ਦੱਸ ਕੇ ਫਿਰ ਇੱਕ ਵਿਸ਼ੇਸ਼ਤਾ ਦੱਸੀ ਹੈ ਗੁਰੂ ਅੰਗਦ ਸਾਹਿਬ ਦੇ ਚਰਨਾਂ ਕਮਲਾਂ ਵਿੱਚ। ਉਹ ਆਪਾਂ ਇਹ ਪੜ੍ਹਿਆ ਸੁਣਿਆ ਵਿਚਾਰਿਆ ਮੰਗਲ, ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ, ਉਹ ਪੂਰਾ ਹੋ ਗਿਆ ਹੈ। ਇਸ ਤੋਂ ਅੱਗੇ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਮਹਿਮਾ ਦਾ ਮੰਗਲ ਕੀਤਾ, ਅਤੇ ਇਸੇ ਤਰ੍ਹਾਂ ਫਿਰ ਮਹਿਮਾ ਦਾ ਹੀ ਅੱਗੇ ਕਵਿਤਿਕ ਉਚਾਰਨ ਕਰਕੇ ਮਹਿਮਾ ਕੀਤੀ ਹੈ। ਇਹਦੇ ਵਿੱਚ ਵੀ ਕਵਲ ਫਲ ਦੇ ਵਿੱਚ ਜਿਹੜੀਆਂ ਨਿਊਨਤਾਈਆਂ, ਖਾਮੀਆਂ, ਘਾਟਾਂ ਉਹ ਜਣਾ ਕੇ, ਅਤੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਇਹ ਘਾਟਾਂ ਨਹੀਂ, ਇਹ ਖਾਮੀਆਂ ਨਹੀਂ, ਇਹ ਘਾਟਾਂ ਨਹੀਂ ਹੈ, ਉਹ ਜਣਾ ਕੇ ਅਤੇ ਮਹਿਮਾ ਕਰਨਗੇ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਜਾਂ ਦਸਾਂ ਪਾਤਸ਼ਾਹੀਆਂ ਦੇ ਮਹਿਮਾ ਦਾ ਮੰਗਲ ਕਰਕੇ ਫਿਰ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਹੜਾ ਸਾਰਿਆਂ ਨੂੰ ਗੁਰਮੰਤਰ ਦਿੜਾਇਆ ਹੈ, ਉਹ ਵਾਹਿਗੁਰੂ ਨਾਮ ਦਿੜਾਇਆ, ਉਸ ਵਾਹਿਗੁਰੂ ਨਾਮ ਦੀ ਮਹਿਮਾ ਦਾ ਦੇ ਮੰਗਲ ਕਰਨਗੇ ਕਵੀ ਜੀ। ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਸਾ ਜਿਵੇਂ ਉਹਨਾਂ ਨੇ ਉਤਾਰਿਆ, ਉਤਾਰਨ ਤੋਂ ਪਹਿਲਾਂ ਜਿਹੋ ਜਿਹੀ ਕਲਯੁਗ ਦੇ ਸਮੇਂ ਕਰਕੇ ਪ੍ਰਭਾਵ ਕਰਕੇ ਭੈੜੀ ਹਾਲ ਸੀ, ਭੈੜੀ ਦਸ਼ਾ ਸੀ, ਉਸ ਸਮੇਂ ਦੇ ਜਿਹੜੇ ਕਾਜੀ ਲੋਕ ਕਿਹੋ ਜਿਹੇ ਸੀ, ਰਾਜੇ ਲੋਕ ਕਿਹੋ ਜਿਹੇ ਸੀ, ਹੋਰ ਜਿਹੜੇ ਕੋਈ ਬ੍ਰਾਹਮਣ ਹੈ ਜਾਂ ਸਿੱਧ ਨਾਥ ਹੈ, ਉਹਨਾਂ ਦਾ ਕੀ ਬੁਰਾ ਹਾਲ ਸੀ, ਬਾਕੀ ਲੋਕਾਂ ਦੀ ਕੀ ਹਾਲ ਸੀ, ਉਹ ਸਾਰਾ ਕੁਛ ਮਹਾਰਾਜ ਦੇ ਆਉਣ ਤੋਂ ਪਹਿਲਾਂ ਜਿਹੜਾ ਭੈੜਾ ਸਮਾਂ ਸੀ ਉਹਦਾ ਵਰਣਨ ਕਰਨਗੇ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਹੋਣ ਨਾਲ ਜੋ ਸਮੇਂ ਵਿੱਚ ਤਬਦੀਲੀ ਆ ਗਈ ਉਹਦਾ ਕਥਨ ਕਰਨਗੇ। ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਜਿਹੜੀ ਬਾਲ ਲੀਲਾ ਹੈ ਉਹ ਨੰਬਰਵਾਰ ਕਥਨ ਕਰਨਗੇ। ਉਹ ਆਪਾਂ ਹੌਲੀ ਹੌਲੀ ਸਾਰੇ ਪ੍ਰਸੰਗ ਸੁਣ ਕੇ ਲਾਹਾ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਹੀ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਜੋ ਭਾਵ ਪੂਰ ਭਰਾ ਸਰਸੀ ਤਿਸ ਤੇ ਨਿਤ ਊਰਦ ਸੋ ਬਿਗਸਾਨਾ ਹੈ ਅਰਬਿੰਦ ਸੇ ਅੰਗਦ ਕੇ ਪਗ ਮੋਖਦ ਏਕ ਵਿਸ਼ੇਖ ਤਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹੇ ਅਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ